ਗੁਰੂ ਨਾਨਕ ਅੰਗਦ ਗੁਰੂ ਅਮਰਦਾਸ ਪਦਵੰਦ ਰਾਮਦਾਸ ਅਰਜਨ ਗੁਰੂ ਵਰ ਸ੍ਰੀ ਹਰਗੋਬਿੰਦ ਹਰੀ ਰਾਏ ਹਰ ਕ੍ਰਿਸ਼ਨ ਗੁਰੂ ਤੇਗ ਬਹਾਦਰ ਚੰਦ ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਬਿੰਦ ਸ਼੍ਰੀ ਗੁਰੂ ਸ਼ਬਦ ਕਮਾਏ ਜਿਨ ਜੀਤੇ ਪੰਚ ਵਿਕਾਰ ਤਿਨ ਸੰਤਨ ਕੋ ਬੰਦਨਾ ਸਿਰ ਚਰਨਨ ਪਰਤਾਰ ਏਕ ਅੰਕਾਰਾ ਸਤਿਗੁਰੂ ਤੇ ਪ੍ਰਸਾਦ ਸੱਚ ਹੋਇ ਵਾਹਿਗੁਰੂ ਜੀ ਕੀ ਫਤਿਹ ਬਿਘਨ ਬਿਨਾਸ਼ਨ ਸੋਇ ਵਾਹਿਗੁਰੂ ਜੀ ਕੀ ਫਤਿਹ ਬਿਘਨ ਬਿਨਾਸ਼ਨ ਸੋ ਵਾਹਿਗੁਰੂ ਸਾਹਿਬ ਜੀਉ ਦੋਹਰਾ ਸ੍ਰੀ ਗੁਰ ਚਰਨ ਸਰੋਜ ਕੋ ਪ੍ਰੇਮ ਅਮੀ ਪਹਿਚਾਨ ਅਮਰ ਅਜਰ ਸੁਖ ਪਾਏ ਹੈ ਜੇ ਕਰਹੀ ਤੇਹ ਪਾਨ ਸ੍ਰੀ ਗੁਰ ਚਰਨ ਸਰੋਜ ਕੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਿਕਾਰਯੋਗ ਗੁਰੂ ਖਾਲਸਾ ਸਾਧ ਸੰਗਤ ਜੀ ਗੁਰੂ ਮਹਾਰਾਜ ਦੀ ਹਜ਼ੂਰੀ ਵਿਖੇ ਅੰਮ੍ਰਿਤ ਵੇਲੇ ਤੋਂ ਜੀਵਾਨ ਸਜ ਰਹੇ ਹੈ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਅਦਬ ਸਤਿਕਾਰ ਸਹਿਜ ਪ੍ਰਸਾਦ ਸੇਵਾ ਤੋਂ ਉਪਰੰਤ ਗੁਰਬਾਣੀ ਦਾ ਪਾਠ ਗੁਰਬਾਣੀ ਦਾ ਕੀਰਤਨ ਹੋਇਆ ਹੈ ਗੁਰੂ ਨਾਨਕ ਸਾਹਿਬ ਜੀ ਦਾ ਇਤਿਹਾਸ ਕਾਫੀ ਸਮੇਂ ਤੋਂ ਮਾਧਵ ਮੁੜ ਤੋਂ ਪ੍ਰਾਰੰਭ ਹੋਇਆ ਹੈ ਇਸ ਨੂੰ ਆਪਾਂ ਕੀਰਤਨ ਦੀ ਸਮਾਪਤੀ ਤੋਂ ਉਪਰੰਤ ਘੰਟਾ ਘੰਟਾ ਸਵਾ ਘੰਟਾ ਸਰਵਣ ਕਰਕੇ ਲਾਹਾ ਲੈਂਦੇ ਹਾਂ ਅੱਜ ਵੀ ਇਤਿਹਾਸ ਸਰਵਣ ਕਰਕੇ ਲਾਹਾ ਲੈਣ ਲਈ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਦਰਸ਼ਨ ਦਾਰ ਕਰਦੇ ਹੋਏ ਸ਼ਰਧਾ ਭਾਵਨਾ ਨਾਲ ਸੀਸ ਨਿਵਾ ਕੇ ਗੁਰੂ ਮਹਾਰਾਜ ਦੀ ਹਜ਼ੂਰੀ ਵਿੱਚ ਸੰਗਤ ਰੂਪ ਵਿੱਚ ਸਜ ਰਹੇ ਹਾਂ। ਕੱਲ੍ਹ ਦੇ ਦੀਵਾਨ ਵਿੱਚ ਆਪਾਂ ਪ੍ਰਸੰਗ ਸੁਣਿਆ ਹੀ ਸੀ ਇਸ ਤਰ੍ਹਾਂ ਮਰਦਾਨੇ ਦੀ ਇੱਛਾ ਅਨੁਸਾਰ ਮਹਾਰਾਜ ਮੱਕੇ ਸ਼ਹਿਰ ਤੋਂ ਬਾਹਰ ਜਿਹੜਾ ਹੈ ਕਾਬਾ ਮੰਦਰ ਹੈ ਤਾਂ ਦੇਖ ਹੀ ਲਿਆ ਹੈ। ਹੁਣ ਇੱਥੇ ਨੇੜੇ ਹੀ ਮਹਾਰਾਜ ਮਦੀਨਾ ਵੀ ਹੈ ਜਿੱਥੇ ਮੁਹੰਮਦ ਸਾਹਿਬ ਦੀ ਉਹ ਘੋਰ ਬਣੀ ਕਬਰ ਬਣੀ ਹੈ ਉਹ ਵੀ ਮੈਨੂੰ ਦਿਖਾ ਦਿਓ। ਬਾਹਰ ਕਹਿਣ ਲੱਗੇ ਵੀ ਉਹ ਤਾਂ 12 ਕੁ ਦਿਨਾਂ ਦਾ ਰਸਤਾ ਹੈ। ਹੋਰ ਸੁਣ ਕੇ ਬਹੁਤ ਪ੍ਰਸੰਨ ਹੋਇਆ ਕਹਿੰਦਾ ਬਹੁਤ ਨੇੜੇ ਹੈ ਮਹਾਰਾਜ। ਮੈਨੂੰ ਕਹਿੰਦੇ 12 ਦਿਨ ਕਿਤੇ ਥੋੜ੍ਹੇ ਹੁੰਦੇ। ਕਹਿਣ ਲੱਗਿਆ ਮਹਾਰਾਜ ਜਿਹੜਾ ਸਾਲਾਂ ਦਾ ਰਸਤਾ ਸੀ ਹਜ਼ਾਰਾਂ ਮੀਲ ਉਹ ਤਾਂ ਆਪ ਇੱਕ ਖੋਲਣ ਅਤੇ ਮੀਚਣ ਦੇ ਸਮੇਂ ਵਿੱਚ ਹੀ ਆਵੇ, ਇਹ ਤਾਂ ਕੋਈ ਸਮਾਂ ਵੀ ਨਹੀਂ ਲੱਗਣਾ ਹੈ। ਆਪ ਤਾਂ ਪਰਮੇਸ਼ਰ ਰੂਪ ਹੋ ਤਾਂ ਧਰਤੀ 'ਤੇ ਕਰਤਾਰ ਨੇ ਰੂਪ ਧਾਰਨ ਕੀਤਾ ਹੋਇਆ, ਆਪ ਜੀ ਲਈ ਕਿਹੜੀ ਇਹ ਗੱਲ ਹੈ। ਇਸ ਤਰ੍ਹਾਂ ਸਰ ਜਾਣ ਕੇ ਕਹਿਣ ਲੱਗੇ ਵੀ ਚੰਗਾ ਤੇਰਾ ਕਿਹਾ ਨਹੀਂ ਮੋੜਦੇ, ਚੱਲ ਫਿਰ ਉਹ ਵੀ ਦਿਖਾ ਦੇਈਏ। ਹੋ ਜਾਏ ਫਿਰ ਆਪ ਸਹਿਜ ਸਹਿਜ ਚੱਲੇ ਆ, ਪੈਦਲ ਹੀ ਚੱਲੇ ਨੇ। ਉਹ 12 ਕੁ ਦਿਨਾਂ ਵਿੱਚ 280 ਮੀਲ ਇੱਥੋਂ ਹੈਗਾ ਹੈ, ਕਾਬੇ ਤੋਂ ਮਦੀਨਾ ਜਿਹੜਾ ਹੈ ਇੱਥੇ ਆਪ ਪਹੁੰਚੇ ਹਨ। ਅਤੇ ਉਹ ਆਪ ਜੀ ਦੇ ਚਰਨਾਂ ਵਿੱਚ ਖੁੜਾਵਾਂ ਪਹਿਨੀਆਂ ਪਾਈਆਂ ਹੋਈਆਂ ਸੀ। ਉਹ ਜਿੱਥੇ ਉਹ ਕਬਰ ਜੀ ਬਣੀ, ਜਦੋਂ ਉਸ ਪਰਸ ਨੂੰ ਚੱਲੇ ਆ, ਮਜੌਰ ਜੇ ਬੋਲੇ ਤੂੰ ਕੌਣ ਹੈ ਬੇਸਮਝ, ਮੁਹੰਮਦ ਸਾਹਿਬ ਕੰਬਰਦਾਰ ਦਾ ਸਤਿਕਾਰ ਨਹੀਂ ਰੱਖ ਰਿਹਾ, ਖੁੜਾਵਾਂ ਪਹਿਨੀ ਚੱਲੇ ਆ ਰਿਹਾ ਰਹੇ। ਇਸ ਤਰ੍ਹਾਂ ਕਹਿ ਹੀ ਰਹੇ ਸੀ ਇਹ, ਇਹਦਰ ਮਹਾਰਾਜ ਦੀ ਕਲਾ ਵਰਤ ਗਈ ਹੈ, ਮੁਹੰਮਦ ਸਾਹਿਬ ਦੀ ਜਿਹੜੀ ਕਬਰ ਹੈ ਉਹ ਆਪਣੇ ਅਸਥਾਨ ਤੋਂ ਉੱਠੀ ਹੈ ਅਤੇ ਗੁਰੂ ਮਹਾਰਾਜ ਦੇ ਚਰਨਾਂ 'ਤੇ ਆ ਚੁੱਕੀ ਹੈ। ਉਹ ਸਜਦਾ ਕਰਕੇ ਨਮਸਕਾਰ ਕਰਕੇ ਫਿਰ ਆਪਣੇ ਅਸਥਾਨ 'ਤੇ ਉੱਥੇ ਜਾ ਟਿਕੀ ਹੈ। ਐਸੀ ਮਹਾਨ ਕਲਾ ਦੇਖ ਕੇ ਸਾਰੇ ਉੱਥੇ ਜਿਹੜੇ ਮੁੱਲਾਂ ਸੀ, ਕਾਜੀ ਸੀ, ਜਿੰਨੇ ਹਜ ਕਰਨ ਵਾਲੇ ਬੈਠੇ ਸੀ, ਸਭ ਹੀ ਮਹਾਰਾਜ ਦੇ ਚਰਨਾਂ 'ਤੇ ਝੁੱਕ ਪਏ। ਇਹ ਤਾਂ ਖੁਦਾ ਦਾ ਰੂਪ ਹੀ ਹੈ, ਜਿਨ੍ਹਾਂ ਦੇ ਚਰਨਾਂ 'ਤੇ ਸਾਡੇ ਮੁਹੰਮਦ ਸਾਹਿਬ ਦੀ ਕਬਰ ਆ ਚੁੱਕੀ ਹੈ, ਕਲਾ ਵਾਲੇ ਹੈ। ਇੱਥੇ ਫਿਰ ਬਹਾਉਦੀਨ, ਰੁਕਦੀਨ ਆਦਿਕ ਜਿਹੜੇ ਪੀਰ ਸਨ, ਇਹਨਾਂ ਨਾਲ ਵੀ ਵਾਹ ਕਾਫੀ ਸਮਾਂ ਚਰਚਾ ਹੋਈ। ਉਹ ਭਾਈ ਬਾਲੇ ਵਾਲੀ ਜਨਮ ਸਿੱਖ ਵਿੱਚ ਤਾਂ ਬਹੁਤ ਤਕੜੀ ਹੈ ਕਿ ਕਵੀ ਸੰਤੋਖ ਸਿੰਘ ਜੀ ਨੇ ਕਿਹਾ ਵੀ ਮੈਂ ਇੱਥੇ ਗ੍ਰੰਥ ਵਿੱਚ ਨਹੀਂ ਦੇ ਰਿਹਾ ਹਾਂ, ਅਤੇ ਉਹ ਇਹਨੂੰ ਮੈਂ ਸੰਖੇਪਤ ਕਰਦਾ, ਕਿਉਂਕਿ ਜੇ ਮੈਂ ਉਹ ਸਾਰੀ ਚਰਚਾ ਇੱਥੇ ਬਿਆਨ ਕਰਾਂਗਾ ਗ੍ਰੰਥ ਬਹੁਤ ਵੱਡਾ ਹੋ ਜਾਊਗਾ। ਇਸ ਕਰਕੇ ਇਹ ਵੀ ਸੰਖੇਪ ਨਾਲ ਹੀ ਮੈਂ ਕਹਿ ਦਿੱਤਾ ਹੈ। ਮਦੀਨੇ ਦੇ ਜਿਹੜਾ ਸਥਾਨ ਉਹਨੂੰ ਦਿਖਾ ਕੇ ਫਿਰ ਮਹਾਰਾਜ ਨੇ ਕਿਹਾ ਵੀ ਸਾਡੀ ਭੈਣ ਇਸ ਵੇਲੇ ਯਾਦ ਕਰ ਰਹੀ ਹੈ, ਅਤੇ ਉਹਨਾਂ ਨਾਲ ਬਚਨ ਹੈ ਵੀ ਜਦੋਂ ਯਾਦ ਕਰੋ ਉਸੇ ਵੇਲੇ ਆਵਾਂਗੇ। ਰੋਜ਼ਾਨਾ ਕਹਿਣ ਲੱਗਿਆ ਮਹਾਰਾਜ ਹੁਣ ਤਾਂ ਸ਼ਾਮ ਪੈ ਗਈ ਹੈ, ਕੱਲ੍ਹ ਨੂੰ ਸਵੇਰੇ ਚੱਲ ਪਿਓ। ਮਹਾਰਾਜ ਕਹਿੰਦੇ ਨਹੀਂ, ਹੁਣ ਹੀ ਜਾਣਾ ਹੈ, ਅੱਖਾਂ ਬੰਦ ਕਰਾਈਆਂ। ਬਸ ਸ਼ਮਰਦਾਨੇ ਨੂੰ ਸ਼ਬਦ ਗਾਉਣ ਲੱਗ ਪਿਆ, ਇੱਕ ਘੜੀ ਰਾਤ ਰਹਿੰਦੇ ਹਾਂ, ਇੱਕ ਘੜੀ ਰਾਤ ਗਈ ਸੀ, ਬੀਤੀ ਸੀ ਜਦੋਂ ਮਹਾਰਾਜ ਸੁਲਤਾਨਪੁਰ ਸਾਹਿਬ ਆ ਗਏ। ਦਰਸਾਂ ਦਾਸੀ ਨੇ ਦੇਖ ਕੇ ਭੈਣ ਨਾਨਕੀ ਨੇ ਦੱਸਿਆ ਵੀ ਗੁਰੂ ਨਾਨਕ ਸਾਹਿਬ ਤੇਰੇ ਵੀਰ ਆ ਗਏ, ਚੜ ਕੇ ਚਰਨੀ ਆ ਪਈ ਹੈ, ਪਣਗ ਡਾਇਆ ਬਿਠਾਇਆ ਹੈ, ਸੁੱਖ ਸਾਂਦ ਰਾਜੀ ਖੁਸ਼ੀ ਪੁੱਛੀ। ਕਹਿਣ ਲੱਗੇ ਵੀ ਕਿਸ ਲਈ ਚੇਤੇ ਕੀਤਾ ਸੀ, ਕੀ ਕੰਮ ਹੈ, ਦੱਸੋ ਕਰੀਏ ਅਤੇ ਜਾਈਏ। ਫਿਰ ਉਸ ਵੇਲੇ ਬਰਾਗ ਵਿੱਚ ਆ ਗਏ, ਅਥਰੂ ਕਹਿਣ ਲੱਗੇ ਕਿ ਮਹਾਰਾਜ ਦੇਖੋ ਸਾਲ ਹੀ ਲੰਘ ਗਏ, ਮੁੜ ਕੇ ਮੂੰਹ ਹੀ ਨਹੀਂ ਦਿਖਾਇਆ ਹੈ, ਭੁਲਾਈ ਦਿੱਤਾ ਸੀ ਤਾਂ ਸਾਨੂੰ, ਇਸ ਕਰਕੇ ਅੱਜ ਮੇਰਾ ਮਨ ਬਹੁਤ ਤੱਕ ਰਿਹਾ ਜੀ, ਉਹਨਾਂ ਦੇ ਦਰਸ਼ਨ ਹੋਣੇ ਚਾਹੀਦੇ ਹੈ, ਆ ਗਏ ਹੋ। ਕਹਿੰਦੇ ਹੋ ਗਏ ਹਨ, ਹੁਣ ਫਿਰ ਸਾਨੂੰ ਆਗਿਆ ਦਿਓ। ਕਹਿਣ ਲੱਗੇ ਨਹੀਂ ਜੀ, ਐਸਾ ਨਹੀਂ, ਕੁਛ ਸਮਾਂ ਤਾਂ ਇੱਥੇ ਰਹੋ, ਇੱਕ ਮਹੀਨਾ ਰਹੋ, ਫਿਰ ਜਾਇਓ। ਅਤੇ ਉਸ ਵੇਲੇ ਸ੍ਰੀ ਚੰਦ ਨੂੰ ਆ ਕੇ ਚਰਨੀ ਪਾ ਦੱਸਿਆ, ਜੈ ਰਾਮ ਜੀ ਆ ਗਏ। ਭਾਈ ਬਾਲਾ ਜੀ ਨੇ ਦੇਖ ਕੇ ਕਿਹਾ ਮਹਾਰਾਜ ਚਲੋ ਆਪਦੀ ਭੈਣ ਜ਼ਿਆਦਾ ਕਹਿੰਦੀ ਰਾਤ ਤਾਂ ਰਹੀ ਪਓ, ਇਉਂ ਕਹਿ ਕੇ ਰਹਿ ਪਏ। ਤੜਕੇ ਡੇਢ ਘੰਟਾ ਡੇਢ ਪੈਰ ਰਾਤ ਰਹਿੰਦੇ ਉੱਠ ਕੇ ਇਸ਼ਨਾਨ ਕਰ ਲਿਆ। ਫਿਰ ਮਰਦਾਨੇ ਨੂੰ ਕਹਿਣ ਲੱਗੇ ਵੀ ਮਰਦਾਨ ਰਵਾ ਮੋਢੇ 'ਤੇ ਰੱਖ, ਆਪਾਂ ਚੱਲੀਏ, ਤਿਆਰੀ ਕਰ, ਤਿਆਰੀ ਦੇਖੀਏ। ਰਸਤੇ ਵੇਲੇ ਭੈਣ ਨੇ ਕਿਹਾ ਕਿ ਮਹਾਰਾਜ ਕਿਉਂ ਕਰਦੇ ਹਾਂ, ਕਹਿੰਦੇ ਨਹੀਂ ਰਸਤੇ 'ਤੇ ਬੈਠੇ ਹਾਂ, ਆਗਿਆ ਦੇ ਦਿਉ ਜਿਵੇਂ ਕਿਵੇਂ ਵੀ ਹੈ, ਜਦੋਂ ਫਿਰ ਯਾਦ ਕਰੋਗੇ ਫਿਰ ਆ ਜਾਵਾਂਗੇ। ਬੱਚੇ ਨੇ ਇਸ ਤਰ੍ਹਾਂ ਕਹਿ ਕੇ ਬਸ ਉੱਥੋਂ ਡਾਰੀ ਜੀ ਮਾਰੀਏ, ਅਤੇ ਜਿੱਥੋਂ ਮਹਾਰਾਜ ਸੱਖਰ ਪੱਖਰ ਸ਼ਹਿਰ ਤੋਂ ਮੱਕੇ ਵੱਲ ਨੂੰ ਕਾਬੇ ਵੱਲ ਨੂੰ ਚੱਲੇ ਸੀ ਉੱਥੇ ਆ ਗਏ। ਮਰਦਾਨੇ ਨੂੰ ਪੁੱਛਣ ਲੱਗੇ ਵੀ ਕਿਹੜੀ ਜਗ੍ਹਾ ਆ ਗਏ, ਕਹਿਣ ਲੱਗੇ ਮਹਾਰਾਜ ਐਵੇਂ ਲੱਗਦਾ ਵੀ ਜਿੱਥੋਂ ਆਪਾਂ ਕਾਬੇ ਵੱਲ ਨੂੰ ਚੱਲੇ ਸੀ ਹਾਜੀ ਜੀ ਆਪਾਂ ਨੂੰ ਮਿਲੇ ਸੀ ਉਹੀ ਜਗ੍ਹਾ ਲੱਗਦੀ ਹੈ। ਬੜਾ ਪ੍ਰਸੰਨ ਕਹਿਣ ਲੱਗੇ ਵੀ ਹਾਂ ਠੀਕ ਹੈ, ਉਹੀ ਹੈ, ਪਛਾਣ ਲਈ ਤੂੰ। ਉਸ ਵੇਲੇ ਫਿਰ ਕਹਿੰਦੇ ਵੀ ਹੁਣ ਆਪਾਂ ਸੁਮੇਰ ਪਰਬਤ 'ਤੇ ਜਾਣਾ ਹੈ, ਸਿੱਧਾ ਨਾਥ ਸੰਤ ਨੂੰ ਦੇਖਣਾ ਹੈ, ਅਤੇ ਉਹ ਜਗ੍ਹਾ ਵੀ ਦੇਖਣੀ ਹੈ ਕਿਹੋ ਜੀ। ਇਸ ਤਰ੍ਹਾਂ ਉਹ ਕਹਿ ਕੇ ਫਿਰ ਆਪ ਸੁਮੇਰ ਪਰਬਤ ਨੂੰ ਚੱਲਣ ਨੂੰ ਤਿਆਰੀ ਕਰਨ ਲੱਗੇ, ਅਤੇ ਮਰਦਾਨੇ ਨੇ ਹੱਥ ਜੋੜ ਤੇ ਕਹਿੰਦੇ ਮਹਾਰਾਜ ਮੇਰੀ ਭੁੱਖ ਦੂਰ ਪਹਿਲਾਂ ਕਰੋ ਅਤੇ ਦੇਰ ਫਿਰ ਜਾਇਓ ਉੱਧਰ ਨੂੰ। ਮਹਾਰਾਜ ਕਹਿੰਦੇ ਇਹ ਵੀ ਕਰਤਾਰ ਵਾਹਿਗੁਰੂ ਕਿਰਪਾ ਕਰ ਦੇਗਾ। ਜਦੋਂ ਇੱਕ ਸੋਨੇ ਰੰਗੇ ਪਹਾੜ 'ਤੇ ਗਏ ਨੇ ਅਤੇ ਉੱਥੇ ਬੜਾ ਪਵਿੱਤਰ ਜਲ ਸੁੱਚਾ ਵਗ ਰਿਹਾ, ਇਹ ਹਰ ਪਾਸੇ ਸੁਨਸਾਨ ਹੀ ਦੇਖ ਕੇ ਮਰਦਾਨੇ ਨੇ ਕਿਹਾ ਮਹਾਰਾਜ ਵੀ ਸੋਨਾ ਪਿਆ ਹੈ, ਚਾਂਦੀ ਪਈ ਹੈ, ਬੜਾ ਸ਼ੁੱਧ ਪਵਿੱਤਰ ਨਰਮਲ ਜਲ ਹੈ, ਇੱਥੇ ਕੋਈ ਰਹਿਸ਼ ਤਾਂ ਕਿਸੇ ਦੀ ਹੈ ਨਹੀਂ। ਮਹਾਰਾਜ ਕਹਿੰਦੇ ਨਹੀਂ, ਪਰਮੇਸ਼ਰ ਨੇ ਆਪਣੇ ਪਿਆਰਿਆਂ ਵਾਸਤੇ ਬਣਾਇਆ ਸਭ ਕੁਛ, ਆਹ ਜਿਹੜਾ ਜਲ ਹੈ ਨਾ ਇਹਨੂੰ ਪੀ ਕੇ ਭੁੱਖ ਤੇ ਨਹੀਂ ਲੱਗਦੀ ਹੈ, ਮਨੁੱਖ ਤ੍ਰਿਪਤ ਹੋ ਜਾਂਦਾ ਸਦਾ ਲਈ। ਪਰਮੇਸ਼ਰ ਦੇ ਪਿਆਰੇ ਛਕਦੇ ਹੈ ਸਭ ਪਵਿੱਤਰ ਜਲ। ਕਹਿਣ ਲੱਗਾ ਮਹਾਰਾਜ ਮੈਨੂੰ ਵੀ ਆਗਿਆ ਕਰੋ, ਮੈਂ ਵੀ ਛਕ ਕੇ ਭੁੱਖ ਤੇ ਦੂਰ ਕਰ ਲਾਂ। ਮਹਾਰਾਜ ਕਹਿੰਦੇ ਵੀ ਪਚਾ ਲਏਗਾ, ਹਜੋ ਕਰਨੇ ਤਾਂ ਛਕ ਲਾ। ਹੱਥ ਜੋੜ ਕੇ ਕਿਹਾ ਮਹਾਰਾਜ ਤੁਹਾਡੇ ਕੋਲ ਰਹਿੰਦੇ ਇੰਨਾ ਸਮਾਂ ਹੋ ਗਿਆ, ਕਿਤੇ ਤਾਂ ਕਿਰਪਾ ਕਰ ਦਿਓ, ਕਹਿ ਦਿਓ। ਮਹਾਰਾਜ ਕਹਿੰਦੇ ਚੰਗਾ ਛਕ ਲਾ। ਕਹਿੰਦਾ ਛਕਿਆ, ਬਸ ਉਹਦੇ ਸਮਾਧੀ ਲੱਗੀ, ਦਸਵੇਂ ਦੁਆਰ ਵਿੱਚ ਸੁਭਾਅ ਚਲੇ ਗਏ, ਕਹਿ ਰਸ ਵਿੱਚ ਬਹਿ ਗਿਆ। ਕਾਫੀ ਸਮੇਂ ਤੋਂ ਬਾਅਦ ਜੋ ਨੇਤਰ ਖੋਲ੍ਹੇ, ਕਹਿੰਦਾ ਮਹਾਰਾਜ ਤੁਸੀਂ ਤਾਂ ਮਹਾਨ ਤੋਂ ਮਹਾਨ ਹੋ, ਮੈਨੂੰ ਨਹੀਂ ਪਤਾ ਸੀ, ਮੈਂ ਤਾਂ ਬਹੁਤ ਕੁਛ ਉਲਟ ਪੁਲਟ ਤੁਹਾਡੇ ਸਾਹਮਣੇ ਬੋਲਦਾ ਰਿਹਾ, ਮੈਨੂੰ ਮਾਫ਼ ਕਰ ਦਿਓ। ਮਹਾਰਾਜ ਕਹਿੰਦੇ ਨਹੀਂ, ਜਿਹੜਾ ਤੂੰ ਇਹੋ ਜਿਹੇ ਬਚਨ ਬਿਲਾਸ ਕਰਦਾ, ਸਾਤੋਂ ਬਾਅਦ ਇਹ ਬਹੁਤ ਵਧੀਆ ਕਥਾ ਬਣ ਜੂਗੀ, ਸੰਗਤ ਸੁਣਿਆ ਕਰੇਗੀ, ਜੋ ਉਹਨਾਂ ਦਾ ਭਲਾ ਹੋਇਆ ਕਰੂਗਾ। ਇਸ ਕਰਕੇ ਤੂੰ ਇਹੋ ਜਿਹਾ ਦਿਲ ਵਿੱਚ ਲਿਆ ਹੀ ਨਾ, ਜੋ ਪੁੱਛਣਾ ਪੁੱਛੀ ਚੱਲਿਆ ਕਰ, ਅਸੀਂ ਪੂਰੇ ਖੁਸ਼ ਹਾਂ ਤੇਰੇ 'ਤੇ। ਇਸ ਤਰ੍ਹਾਂ ਸੁਣ ਕੇ ਭਾਈ ਮਰਦਾਨਾ ਜੀ ਖੁਸ਼ ਹੋ ਗਏ ਸਨ। ਇਸ ਤਰ੍ਹਾਂ ਜਿਵੇਂ ਉਹ ਸੁਮੇਰ ਪਰਬਤ ਵੱਲ ਨੂੰ ਆਪ ਜੀ ਇਸ ਪਹਾੜ ਤੋਂ ਅੱਗੇ ਚੱਲੇ, ਅਤੇ ਜਿਵੇਂ ਗੋਰਖਨਾਥ ਆਪ ਜੀ ਨੂੰ ਮਿਲਿਆ, ਕਿਉਂਕਿ ਪਰਥਰੀਨਾਥ ਦੇ ਅਸਥਾਨ 'ਤੇ ਆਪ ਜੀ ਪਹਿਲਾਂ ਚਲੇ ਗਏ ਸੀ, ਇਹਨੇ ਪਰਥਰੀਨਾਥ ਨੇ ਫਿਰ ਗੋਰਖਨਾਥ ਨੂੰ ਗੁਰੂ ਨਾਨਕ ਸਾਹਿਬ ਜੀ ਦੇ ਸੰਬੰਧ ਵਿੱਚ ਸਾਰਾ ਕੁਛ ਦੱਸ ਦਿੱਤਾ ਸੀ ਵੀ ਉਹ ਧਰਤੀ 'ਤੇ ਪਰਮੇਸ਼ਰ ਹੀ ਆ ਗਿਆ, ਅਵਤਾਰ ਧਾਰ ਕੇ ਮਹਾਨ ਸ਼ਕਤੀਆਂ ਦੇ ਮਾਲਕ, ਬੜੇ ਗਿਆਨ ਧਿਆਨ ਦੇ ਖਜ਼ਾਨੇ ਸਮੁੰਦਰ ਹੈ। ਕੁਛ ਇਸ ਤਰ੍ਹਾਂ ਗੋਰਖਨਾਥ ਫਿਰ ਮਹਾਰਾਜ ਦੇ ਪ੍ਰੀਖਿਆ ਕਰਨ ਵਾਸਤੇ ਆਇਆ ਵੀ, ਅਤੇ ਇਹ ਅੰਦਰ ਇੱਛਾ ਰੱਖ ਕੇ ਆਇਆ ਵੀ ਮੇਰੇ ਇਸੇ ਚੇਲੇ ਬਣ ਜਾਣ। ਗੁਰੂ ਮਹਾਰਾਜ ਨੇ ਬਚਨ ਬਿਲਾਸ ਕੀਤੇ ਗੋਰਖਨਾਥ ਤਾਂ ਹੀ ਇਹਨੂੰ ਵਾਪਸ ਭੇਜਿਆ। ਫਿਰ ਮਛਿੰਦਰ ਨਾਥ ਆਇਆ, ਫਿਰ ਲੋਹਾਰੀ ਪਾ ਆਇਆ, ਫਿਰ ਭੰਗਰਨਾਥ ਹੁਣੀ ਵੀ ਆਏ, ਮੰਗਲਨਾਥ ਚਰਪਰਨਾਥ ਹੁਣੀ ਵੀ ਆਏ। ਉਹ ਅਜੇ ਸਿੱਧਾ ਨਾਥਾਂ ਦੇ ਨਾਲ ਜਿਵੇਂ ਵਿਚਾਰ ਵਟਾਂਦਰਾ ਹੋਇਆ, ਉੱਥੇ ਜਾ ਕੇ ਪ੍ਰਸੰਗ ਸ਼ੁਰੂ ਹੋ ਰਿਹਾ ਹੈ। ਔਰ ਜਿਵੇਂ ਆਉਂਦਾ ਆਪਾਂ ਮਨ ਲਾ ਕੇ ਸੁਣੀਏ ਜੀ। ਸ੍ਰੀ ਗੁਰ ਚਰਨ ਸਰੋਜ ਕੋ। ਕਵੀ ਸੰਤੋਖ ਸਿੰਘ ਜੀ ਗੁਰੂ ਨਾਨਕ ਸਾਹਿਬ ਮਹਾਰਾਜ ਚਰਨਾ ਕਮਲਾਂ ਦੀ ਮਹਿਮਾ ਦਾ ਮੰਗਲ ਕਰ ਰਿਹਾ ਹੈ ਕਿ ਹੇ ਕਥਾ ਸੁਣਨ ਵਾਲੇ ਸਰੋਤੇ ਹੋ, ਜੋ ਸੋਭਾ ਵਾਲੇ ਗੁਰੂ ਨਾਨਕ ਸਾਹਿਬ ਜੀ ਦੇ ਚਰਨ ਕਮਲ ਹਨ, ਪ੍ਰੇਮ ਅਮੀ ਪਹਿਚਾਨ। ਉਹਨਾਂ ਦੇ ਚਰਨਾਂ ਕਮਲਾਂ ਦਾ ਜਿਹੜਾ ਪ੍ਰੇਮ ਹੈ, ਇਹਨੂੰ ਕਹਿੰਦੇ ਮਹਾਨ ਜਿਹੜਾ ਅੰਮ੍ਰਿਤ ਹੈ, ਅੰਮ੍ਰਿਤ ਕਰਨ ਵਾਲਾ, ਉਹ ਪਛਾਣ ਲਈਏ, ਸਮਝ ਲਈਏ, ਜਾਣ ਲਈਏ। ਅਮਰ ਅਜਾਰ ਸੁਖ ਪਾਏ ਹੈ। ਹਾਂ, ਤੁਹਾਡੇ ਵਿੱਚੋਂ ਕਹਿੰਦੇ ਮਰਨ ਤੋਂ ਰਹਿਤ ਜਿਹੜਾ ਹੈ, ਜਾਂ ਅਜਰ ਵਡੇਟੇ ਤੋਂ ਰਹਿਤ ਜਿਹੜਾ ਕੋਈ ਸੁੱਖ ਹੈ, ਇੱਕ ਵਡੇਪੇ ਤੋਂ ਰਹਿਤ ਜਿਹੜਾ ਨੌਜਵਾਨ ਨਿਰੋਗਤਾ ਹੋਣੀ ਬੜਾ ਸੁੱਖ ਹੈ, ਅਤੇ ਬੁੱਢੇ ਨੂੰ ਤਾਂ 36 ਰੋਗ ਲੱਗ ਜਾਂਦੇ। ਸਭ ਤੋਂ ਪਹਿਲਾਂ ਤਾਂ ਜਿਹੜੀ ਬਲਗਮ ਹੈ ਇਹ ਗੱਲ ਵਿੱਚ ਆ ਕੇ ਘੇਰਦੀ ਹੈ, ਖੰਘ ਨਹੀਂ ਖਿਹੜਾ ਛੱਡਦੀ। ਇਸੇ ਤਰ੍ਹਾਂ ਬਾਕੀ ਸਰੀਰ ਦੇ ਉੱਪਰ ਵੀ ਹੱਥ ਹੌਲੇ ਜਿਹੇ ਆ ਜਾਂਦੇ ਹੈ, ਕ੍ਰਿਸ਼ਪਨਾ ਕਮਜ਼ੋਰੀ ਆ ਜਾਂਦੀ ਹੈ, ਬਲ ਘੱਟ ਜਾਂਦਾ। ਕਹਿੰਦੇ ਇਸ ਤਰ੍ਹਾਂ ਇਹ ਗੁਰੂ ਮਹਾਰਾਜ ਦੇ ਚਰਨਾਂ ਕਮਲਾਂ ਦਾ ਜਿਹੜਾ ਪ੍ਰੇਮ ਅੰਮ੍ਰਿਤ ਪਾਨ ਹੈ, ਜੇ ਕੋਈ ਇਹ ਪ੍ਰੇਮ ਰੂਪ ਅੰਮ੍ਰਿਤ ਛਕ ਲਏਗਾ, ਕਹਿੰਦੇ ਉਹ ਅਮਰ ਅੰਮ੍ਰਿਤ ਸੁੱਖ ਪਾਏ ਹੈ। ਉਹ ਸਰੋਤਾ ਅੰਮ੍ਰਿਤ ਅਜਰ ਹੋਣਾ, ਬੁਢੇਪੇ ਦੇ ਦੁੱਖ ਤੋਂ ਰਹਿਤ ਹੋਣਾ, ਭਾਵ ਇੱਕ ਰਸ ਅਮਰ ਹੋਣ ਦਾ ਸੁਖ ਪਾਵੇਗਾ। ਜੇ ਕਰ ਹੀ ਤੇਹ ਪਾਨ। ਗੁਰੂ ਮਹਾਰਾਜ ਦੇ ਚਰਨਾਂ ਨਾਲ ਜਿਹੜਾ ਪ੍ਰੇਮ ਕਰਨਾ, ਇਹ ਅੰਮ੍ਰਿਤ ਪੀਣਾ ਹੈ, ਇਸ ਨੂੰ ਜੇ ਛਕਣਾ ਕਰੇਗਾ, ਮਹਾਰਾਜ ਦੇ ਚਰਨਾਂ ਕਮਲਾਂ ਨਾਲ ਪ੍ਰੇਮ ਕਰੇਗਾ, ਅਮਰ ਹੋ ਜਾਏਗਾ ਹਮੇਸ਼ਾ। ਸ੍ਰੀ ਬਾਲਾ ਸੁੰਦਰ ਵਾਚ ਕਬਿਤ ਦਿਗ ਬਜੈ ਹੇਤ ਸਾਜ ਬੇਦੀ ਕੁਲ ਕੇਤ ਦਲ। ਭਾਈ ਬਾਲਾ ਜੀ ਕਹਿੰਦੇ ਹੇ ਗੁਰੂ ਅੰਗਦ ਸਾਹਿਬ ਮਹਾਰਾਜ ਜੀ, ਅਗਲਾ ਇਤਿਹਾਸ ਸੁਣੋ। ਜੋ ਬੇਦੀਆਂ ਦੇ ਕੁਲ ਦੇ ਤੁਜਾ ਰੂਪ ਹੈ, ਝੰਡਾ ਰੂਪ ਹੈ ਗੁਰੂ ਨਾਨਕ ਸਾਹਿਬ ਜੀ, ਉਹਨਾਂ ਨੇ ਦਿਗ ਵਿਜੇ ਕਰਨ ਵਾਸਤੇ, ਦਸੋ ਦਿਸ਼ਾ ਨੂੰ ਜਿੱਤਣ ਵਾਸਤੇ, ਯਾਨੀ ਸਾਰੇ ਸੰਸਾਰ ਨੂੰ ਫਤਿਹ ਕਰਨ ਵਾਸਤੇ, ਆਪਣਾ ਕਹਿੰਦੇ ਜਿਹੜਾ ਦਲ ਹੈ ਉਹਨੂੰ ਸਜਾ ਲਿਆ, ਬੜਾ ਭਾਰੀ ਦੇਵੀ ਸੰਤਾਂ ਦਾ ਦਲ ਸਜਾ ਲਿਆ ਹੈ। ਚੱਲੇ ਦੰਬ ਦਲ ਵੇ ਕੋ ਦਲਨ ਬਿਦਾਰਿਆ। ਆਪ ਕਹਿੰਦੇ ਜਿਹੜਾ ਪਖੰਡ ਹੈ ਉਹਨੂੰ ਦਲਣ ਵਾਸਤੇ ਚੱਲ ਪਏ ਹਨ, ਜੋ ਆਸਰੀ ਸੰਪਦਾ ਦੇ ਲਈ ਦਲ ਨੂੰ ਵਿਦਾਰਨ ਵਾਲੇ, ਨਾਸ਼ ਕਰਨ ਵਾਲੇ ਗੁਰੂ ਨਾਨਕ ਸਾਹਿਬ ਜੀ ਹੈ। ਦੇਵੀ ਸੰਪਦਾ ਦਾ ਦਲ ਲੈ ਕੇ ਆਓ ਕਹਿੰਦੇ ਜਿਹੜਾ ਦੰਭ ਵਾਲੇ ਪਖੰਡ ਹੈ, ਇਸ ਤੋਂ ਲੈ ਕੇ ਹੋਰ ਆਸਰੀ ਸੰਪਦਾ ਦਲ ਨੂੰ ਦਲਣ ਵਾਸਤੇ ਚੱਲ ਪਏ ਹਨ। ਭਗਤ ਕੀ ਕੇਤ ਪਾਟ ਪ੍ਰੇਮ ਕੇ ਸਮੇਤ ਕਰ। ਕਹਿੰਦੇ ਜਿਹੜੀ ਪਰਮੇਸ਼ਰ ਵਾਹਿਗੁਰੂ ਦਾ ਪ੍ਰੇਮਾ ਭਗਤੀ ਹੈ, ਇਹ ਹੈ ਅੱਗੇ ਅੱਗੇ ਝੰਡਾ ਲਿਆ ਹੋਇਆ, ਨਿਸ਼ਾਨ ਸਾਹਿਬ ਹੈ, ਜਿਹੜਾ ਵਾਹਿਗੁਰੂ ਦੇ ਨਾਲ ਪ੍ਰੇਮ ਕਰਨਾ ਹੈ, ਜਿਵੇਂ ਉਹ ਝੰਡੇ ਦੇ ਉੱਪਰ ਵਸਤਰ ਹੁੰਦਾ ਫੈਲਦਾ, ਉਹ ਝੂਲਦਾ ਹੁੰਦਾ ਪ੍ਰੇਮ ਦਾ, ਕਹਿੰਦੇ ਉਹ ਵਸਤਰ ਫੈਲ ਰਿਹਾ, ਪ੍ਰੇਮਾ ਭਗਤੀ ਰੂਪੀ ਝੰਡਾ ਇਹਦੇ ਸਮੇਤ ਕਰਕੇ, ਕੀਰਤ ਨਿਸ਼ਾਨ ਕਹਿ ਰਨ ਘਨ ਪਾਰਿਆ। ਜਿਹੜਾ ਵਾਹਿਗੁਰੂ ਦੀ ਕਹਿੰਦੇ ਜਸ ਕਰਨਾ ਇਹ ਬਹੁਤ ਵੱਡਾ ਕਹਿੰਦੇ ਨਗਾਰਾ ਹੈ, ਜਿਵੇਂ ਭਾਰੀ ਬੱਦਲ ਗੱਜਦਾ ਹੁੰਦਾ ਨਾ, ਇਸ ਤਰ੍ਹਾਂ ਮਹਾਰਾਜ ਦਾ ਜਸ ਰੂਪੀ ਜਿਹੜਾ ਨਗਾਰਾ ਹੈ ਉਹ ਆਪ ਜੀ ਬਜਾ ਰਹੇ ਆ, ਬੱਦਲ ਵਾਂਗੂ ਗੱਜਦਾ ਜਸ ਰੂਪੀ ਨਗਾਰਾ। ਗਿਆਨ ਕੋ ਖੜਗ ਧਾਰ ਜੁਗਤ ਕਮਾਨ ਕਰ। ਵਾਹਿਗੁਰੂ ਦਾ ਜਿਹੜਾ ਬ੍ਰਹਮ ਗਿਆਨ ਹੈ ਇਹ ਆਪ ਜੀ ਨੇ ਤੇਗ ਧਾਰਨ ਕਰ ਲਈ, ਤਲਵਾਰ ਪਹਿਨ ਲਈ ਹੈ, ਅਤੇ ਤਰ੍ਹਾਂ ਤਰ੍ਹਾਂ ਦੀਆਂ ਜਿਹੜੀਆਂ ਅਭੇਦੀਆਂ ਉਹ ਸਾਧਕ ਹਨ, ਅਤੇ ਭੇਦੀਆਂ ਬਾਧਕ ਜੁਗਤੀਆਂ, ਇਹ ਕਹਿੰਦੇ ਆਪ ਜੀ ਨੇ ਉਹ ਕਮਾਨ ਧਾਰਨ ਕਰ ਲਈ ਹੈ। ਜਿਵੇਂ ਨਿਆਏ ਮਤ ਵਾਲੇ ਉਹ ਤਰ੍ਹਾਂ ਤਰ੍ਹਾਂ ਦੀਆਂ ਜੁਗਤੀਆਂ ਨਾਲ ਭੇਦਵਾਦ ਨੂੰ ਸਿੱਧ ਕਰਦੇ ਹੈ, ਵੀ ਪਰਮੇਸ਼ੁਰ ਵੀ ਜਿਹੜਾ ਇਹ ਜੀਵ ਹੈ ਅਭੇਦ ਨਹੀਂ ਹੁੰਦਾ, ਉਹਦੇ ਵਿੱਚ ਇੱਕ ਮਿਕ ਨਹੀਂ ਹੁੰਦਾ, ਇਹ ਅਭੇਦ ਹੋ ਕੇ ਵੀ ਇਹਦਾ ਭੇਦ ਬਣਿਆ ਰਹਿੰਦਾ ਹੈ। ਉਹ ਦਲੀਲਾਂ ਜਿਹੀਆਂ ਦਿੰਦੇ ਆ ਵੀ ਜਿਵੇਂ ਪਾਣੀ ਨਾਲ ਘਰਾ ਭਰਿਆ ਹੋਵੇ ਅਤੇ ਉਹਨੂੰ ਬਹੁਤ ਵੱਡੇ ਪਾਣੀ ਦੇ ਦਰਿਆ ਵਿੱਚ ਰੱਖ ਦੇਈਏ, ਭਾਵੇਂ ਉਹ ਘੜਾ ਕਹਿੰਦੇ ਦਰਿਆ ਦੇ ਵਿੱਚ ਹੈ, ਅਰਬਦਿਰਤ ਪਾਣੀ ਹੈ ਅਤੇ ਘੜੇ ਦੇ ਵਿੱਚ ਵੀ ਪਾਣੀ ਹੈ, ਪਰ ਫਿਰ ਵੀ ਉਹ ਘੜੇ ਦੇ ਪ੍ਰਤੀਬੰਧ ਕਰਕੇ ਉਹ ਵੱਖਰਾ ਹੁੰਦਾ ਹੈ। ਇਸ ਤਰ੍ਹਾਂ ਕਹਿੰਦੇ ਜਿਹੜਾ ਬ੍ਰਹਮ ਹੈ ਦਰਿਆ ਵਾਂਗ ਹੈ, ਇਹ ਜਿਹੜਾ ਜੀਵ ਹੈ ਇਹ ਘੜੀ ਵਾਂਗ ਹੈ, ਇਹਦੇ ਵਿੱਚ ਜਿਹੜਾ ਕੋਈ ਚੇਤਨ ਹੈ ਉਹ ਪਾਣੀ ਵਾਂਗ ਹੈ, ਅੰਤਕਰਨ ਘੜਾ ਇਹਦੇ ਚੇਤਨ ਸਰੂਪ ਜਿਹੜਾ ਉਹ ਜਲ ਵਾਂਗ ਹੈ। ਇਸ ਤਰ੍ਹਾਂ ਕਹਿੰਦੇ ਉਹ ਜਿਹੜਾ ਘੜੇ ਵੱਤ ਅੰਤਕਰਨ ਹੈ, ਜੋ ਬ੍ਰਹਮ ਰੂਪੀ ਦਰਿਆ ਦੇ ਵਿੱਚ ਰੱਖ ਦੇਈਏ, ਉਹਨੂੰ ਲੀਨ ਕਰ ਦੇਈਏ, ਫਿਰ ਵੀ ਉਹਦਾ ਭੇਦ ਬਣਿਆ ਰਹਿੰਦਾ ਹੈ ਅੰਤਕਰਨ ਰੂਪ ਘੜੇ ਕਰਕੇ, ਉਹ ਅਭੇਦ ਨਹੀਂ ਹੁੰਦਾ ਹੈ। ਇਹ ਇਸ ਤਰ੍ਹਾਂ ਦੀਆਂ ਜਿਹੜੀਆਂ ਅਭੇਦ ਨੂੰ ਆਬਾਦ ਕਰਨ ਵਾਲੀਆਂ ਭੇਦ ਨੂੰ ਉਹ ਹੈ ਵੀ ਜੇ ਅੰਤਕਰਨ ਹੁਣ ਉਹ ਸਤੋ ਅੰਸ਼ ਤੋਂ ਹੋਇਆ, ਇਹ ਜੜ ਹੈ, ਇਸ ਰੂਪ ਦੇ ਵਿੱਚ ਤਾਂ ਚੇਤਨ ਹੀ ਹੈ ਨਾ, ਜੇ ਚੇਤਨ ਕਰਕੇ ਹੀ ਅੰਤਕਰਨ ਕਿਰਿਆ ਕਰਦਾ, ਮਨ ਸੰਕਲਪ ਕਰਦਾ, ਬੁੱਧੀ ਤਰ੍ਹਾਂ ਤਰ੍ਹਾਂ ਦੇ ਨਿਰਣੇ ਕਰਦੀ, ਨਿਸ਼ਚੇ ਕਰਦੀ, ਚਿੱਤ ਚਿਤਵਨੀਆਂ ਕਰਦਾ, ਅਤੇ ਇਸੇ ਤਰ੍ਹਾਂ ਅਹੰ ਭਾਵ ਅੰਦਰ ਉੱਠਦਾ ਹੈ। ਜੇ ਉਹ ਚੇਤਨ ਹੀ ਨਾ ਹੋਵੇ ਅੰਤਕਰਨ ਵਿੱਚ, ਇਹ ਕੀ ਕਰੂ ਕੁਚੜ, ਇਹ ਸਤੋ ਅੰਸ਼ ਤੋਂ ਪੈਦਾ ਹੋਇਆ ਹੈ, ਇਸ ਕਰਕੇ ਚੇਤਨ ਹੀ ਹੈ। ਅੰਤਕਰਨ ਨੂੰ ਉਹ ਖਤਮ ਕਰ ਲੈਂਦੇ ਵੀ ਮੇਰਾ ਜਿਹੜਾ ਮਨ ਹੈ ਇਹ ਤਾਂ ਸਤੋ ਅੰਸ਼ ਤੋਂ ਪੈਦਾ ਹੋਇਆ ਜੜ ਹੈ, ਇਹ ਮੇਰਾ ਆਤਮਾ ਨਹੀਂ ਹੈ, ਉਹਨੂੰ ਉਹ ਘੜੇ ਨੂੰ ਅੰਤਕਰਨ ਨੂੰ ਖਤਮ ਕਰ ਦਿੰਦੇ ਹੈ ਵੀ ਚੇਤਨੀ ਜਿਹੜਾ ਚਿੱਤ ਕਰ ਰਿਹਾ ਵੀ ਸਤੋ ਅੰਸ਼ ਤੋਂ ਪੰਜੇ ਤੱਤਾਂ 'ਚੋਂ ਹੀ ਆਇਆ, ਇਹ ਜੜ ਹੈ, ਇਹਦੇ ਵਿੱਚ ਜਿਹੜੀ ਤਰ੍ਹਾਂ ਤਰ੍ਹਾਂ ਦੀ ਚਿਤਵਨੀ ਉੱਠ ਰਹੀ ਹੈ ਉਹ ਚੇਤਨ ਕਰਕੇ ਹੈ। ਇਸ ਤਰ੍ਹਾਂ ਇਹਨੂੰ ਛੱਡ ਕੇ ਅੰਤਕਰਨ ਤੋਂ ਪਰੇ ਵੀ ਚੇਤਨ, ਉੱਧਰ ਵੀ ਜਲ ਰੂਪ ਹੈ, ਦਰਿਆ ਰੂਪ ਜਿਹੜਾ ਬ੍ਰਹਮ ਹੈ ਉਹ ਵੀ ਉਹੀ ਹੈ। ਇਸ ਤਰ੍ਹਾਂ ਦੀਆਂ ਯੁਗਤੀਆਂ ਜਿਹੜੀਆਂ ਉਹ ਭੇਦ ਦੀਆਂ ਬਾਧਕ ਹਨ, ਅਤੇ ਅਭੇਦਗੀਆਂ ਦੀਆਂ ਸਾਧਕ ਜਿਹਨਾਂ ਦੇ ਨਾਲ ਅਭੇਦਤਾ ਹੀ ਸਿੱਧ ਹੋਵੀ, ਜੋ ਜਲ ਮੈਂ ਜਲ ਆਏ ਖਟਾਨਾ, ਤਿਉਂ ਜੋਤੀ ਸੰਜੋਤ ਸਮਾਨਾ, ਮਿਟ ਕੇ ਗਵਨ ਪਾਏ ਵਿਸਰਾਮ, ਨਾਨਕ ਪ੍ਰਭ ਕਹਿ ਸਦ ਕੁਰਬਾਨ। ਵੀ ਜਿਵੇਂ ਜਲ ਦੇ ਵਿੱਚ ਆ ਕੇ ਜਲ ਮਿਟ ਜਾਂ ਮਿਲ ਜਾਂਦਾ ਹੈ, ਐਵੇਂ ਜੋਤ ਵਿੱਚ ਜੋਤ ਮਿਲ ਜਾਂਦੀ ਹੈ, ਜਿਵੇਂ ਉਹ ਇੱਕ ਮਿੱਕ ਹੋ ਜਾਂਦੇ। 999 ਨਦੀ ਦਾ ਪਾਣੀ ਸਮੁੰਦਰ ਵਿੱਚ ਪਾ ਕੇ ਸਮੁੰਦਰ ਰੂਪ ਹੋ ਜਾਂਦਾ ਹੈ, ਐਵੇਂ ਹੀ ਜਿੰਨੇ ਜੀਵ ਹੈ ਪਰਮੇਸ਼ੁਰ ਵਿੱਚ ਮਿਲ ਕੇ ਸਭ ਪਰਮੇਸ਼ੁਰ ਦਾ ਰੂਪ ਹੋ ਜਾਂਦੇ ਹਨ ਸਮੁੰਦਰ ਵੱਤ। ਇਸ ਤਰ੍ਹਾਂ ਭੇਦ ਦੀਆਂ ਸਾਧਕ ਜੁਗਤੀਆਂ ਹਨ। ਇੱਥੇ ਕਹਿੰਦੇ ਮਹਾਰਾਜ ਨੇ ਇਸ ਤਰ੍ਹਾਂ ਦੀਆਂ ਜਿਹੜੀਆਂ ਕਹਿੰਦੇ ਆ ਭੇਦ ਦੀਆਂ ਬਾਧਕ ਅਤੇ ਅਭੇਦ ਦੀਆਂ ਸਾਧਕ ਜੁਗਤੀਆਂ, ਇਹ ਮਾਨੋ ਕਹਿੰਦੇ ਕਮਾਣ ਲੈ ਲਈ। ਨਾਨਾ ਦ੍ਰਿਸ਼ ਟਾਂਤ ਲੀਨ ਸ੍ਰੀ ਮੁਖ ਧਾਰਿਆ, ਤਰ੍ਹਾਂ ਤਰ੍ਹਾਂ ਦੇ ਜਿਹੜੇ ਦ੍ਰਿਸ਼ਟਾਂਤ ਪ੍ਰਮਾਣ ਹਨ ਉਹ ਆਪ ਜੀ ਨੇ ਕਹਿੰਦੇ ਸ੍ਰੀ ਮੁਖ ਕਹੀਏ ਤੀਰ ਧਾਰਨ ਕਰ ਲਏ, ਤੀਰ ਲੈ ਲਏ ਹਨ। ਜਹਾਂ ਦਿੱਡ ਕੋਟ ਤਹਾਂ ਕਰਾ ਮਾਤ ਤੋਪ ਸੰਗ, ਜਿੱਥੇ ਬੜਾ ਭਾਰੀ ਕਹਿੰਦੇ ਤਕੜਾ ਕਿਲਾ ਹੁੰਦਾ, ਜਿੱਥੇ ਕੋਈ ਭੰਗਰਨਾਥ ਵਰਗਾ ਬਹੁਤਾ ਕੜਖਾ ਹੁੰਦਾ ਨਾ, ਜਿਵੇਂ ਕਿਲਾ ਕੀ ਹੁੰਦਾ ਨਾ ਵੀ ਉਹ ਢਹਿੰਦਾ ਨਹੀਂ ਡਿੱਗਦਾ ਨਹੀਂ ਹੁੰਦਾ, ਜਿੱਥੇ ਕਹਿੰਦੇ ਬੜਾ ਭਾਰੀ ਕਿਲੇ ਵਰਗਾ ਕੋਈ ਹੈਗਾ ਹੈ, ਉੱਥੇ ਫਿਰ ਮਹਾਰਾਜ ਕਰਾਮਾਤ ਦੀ ਤੋਪ ਚਲਾ ਦਿੰਦੇ, ਕਿਹੜਾ ਉਹਨੂੰ ਕਹਿੰਦੇ ਵੀ ਹੈ ਚਰ ਬਹਿਨੂੰ ਦੇ ਦੇ ਅਕਲ ਮਤ। ਇਸ ਤਰ੍ਹਾਂ ਕਹਿੰਦੇ ਜਿੱਥੇ ਬੜਾ ਭਾਰੀ ਜਿਵੇਂ ਕਿਲਾ ਹੋਵੇ ਉੱਥੇ ਤੋਪ ਕੰਮ ਕਰ ਰਹੀ ਹੈ, ਇਸੇ ਤਰ੍ਹਾਂ ਜਿੱਥੇ ਕੋਈ ਬਹੁਤਾ ਆਕੜ ਕੰਨਾ ਜਿਹਾ ਹੁੰਦਾ ਉੱਥੇ ਮਹਾਰਾਜ ਕਰਾਮਾਤ ਰੂਪੀ ਤੋਪ ਜੀ ਚਲਾ ਦਿੰਦੇ, ਕਲਾਮਾ ਕਰਾਮਾਤ ਵਰਤ ਲੈਂਦੇ ਹਨ। ਢਾਹ ਕੇ ਮੈਦਾਨ ਕੀਨ ਮਿਲੇ ਆਰ ਹਾਰਿਆ, ਢਾਹ ਕੇ ਕਹਿੰਦੇ ਜਿਵੇਂ ਉਹ ਪੱਧਰਾ ਕਰ ਦਿੰਦੇ ਹੈ ਨਾ, ਸਾਫ਼ ਕਰ ਦਿੰਦੇ ਹੈ। ਇਸ ਤਰ੍ਹਾਂ ਜਿਹੜੇ ਕੋਈ ਹੰਕਾਰੀ ਸੀ ਨਾ, ਕਿਲਿਆਂ ਪਰ ਉੱਚੇ ਬਣੇ ਪੈਸੇ ਨੂੰ ਢਾਹ ਕੇ ਮਧਰੇ ਕਰਤਾ, ਨਿਮਰਤਾ ਵਿੱਚ ਲੈਂਦੇ, ਬੈਰੀ ਹਾਰ ਗਏ ਆ ਕੇ ਮਿਲ ਗਏ। ਕਪਿਤ ਨਾਮ ਕੋ ਭਜਨ ਨੀ ਕੋ ਪਹਿਰ ਸਨਾਹ ਤਨ, ਗੁਰੂ ਨਾਨਕ ਸਾਹਿਬ ਜੀ ਨੇ ਜਿਹੜਾ ਅੱਠੇ ਪਹਿਰ ਵਾਹਿਗੁਰੂ ਦਾ ਨਾਮ ਦਾ ਭਜਨ ਸਿਮਰਨ ਕਰਨਾ ਹੈ। ਇਹ ਮਾਨਵ ਸਰੀਰ ਤੇ ਬਹੁਤ ਚੰਗੀ ਕਹਿੰਦੇ ਸੰਜੋਗ ਪੈਣ ਲਈ ਹੋਈ ਹੈ। ਕੋਟਕ ਤਰਕ ਤਰਵਾਰ ਨਾ ਕਟਤ ਹੈ। ਇਸ ਸੰਜੋਗ ਨੂੰ ਕਹਿੰਦੇ ਜਿਹੜੀਆਂ ਕਰੋੜਾਂ ਲੋਕਾਂ ਦੀਆਂ ਤਰਕਾਂ ਦਲੀਲਾਂ ਇਹ ਹੈ ਤਲਵਾਰ ਵਾਂਗ, ਕਹਿੰਦੇ ਉਹ ਕੱਟ ਨਹੀਂ ਸਕਦੀਆਂ। ਜਿਵੇਂ ਸੰਜੋਗ ਨੂੰ ਤਲਵਾਰ ਕੱਟ ਨਹੀਂ ਸਕਦੀ, ਇਸ ਤਰ੍ਹਾਂ ਮਹਾਰਾਜ ਨੇ ਜਿਹੜਾ ਭਜਨ ਸਿਮਰਨ ਲਈ ਹੈ ਕਹਿੰਦੇ ਸੰਜੋਗ ਪਹਿਨੀ ਹੈ। ਭਜਨ ਸਿਮਰਨ ਦੇ ਬਲ ਕਰਕੇ ਕਿਸੇ ਦੀਆਂ ਜਿਹੜੀਆਂ ਤਰ੍ਹਾਂ ਤਰ੍ਹਾਂ ਦੀਆਂ ਜਿਹੜੀਆਂ ਦਲੀਲਾਂ ਹੈ ਉਹ ਤਲਵਾਰਾਂ ਵਰਗੀਆਂ ਉਹ ਕੁਝ ਨਹੀਂ ਕਰਦੀਆਂ ਹਨ। ਨੀਵ ਮਨ ਰੱਖਣ ਸਿਪਰ ਗਹਿ ਹਾਥ ਵਿਖੈ। ਜਿਹੜਾ ਮਨ ਨੂੰ ਹਮੇਸ਼ਾ ਨੀਵਾਂ ਰੱਖਣਾ ਮਾ ਕੀਤਾ ਹੈ, ਇਹ ਮਾਨੋ ਸਤਿਗੁਰੂ ਜੀ ਨੇ ਆਪਣੇ ਹੱਥ ਵਿੱਚ ਕਹਿੰਦੇ ਢਾਲ ਰੱਖਣਾ ਕੀਤੀ, ਢਾਲ ਪਹਿਨੀ ਹੋਈ। ਕ੍ਰੋਧ ਰੂਪ ਬਾਣ ਜਾਂ ਕੋ ਛੋਏ ਨਾ ਸਕਤ ਹੈ। ਜਿਵੇਂ ਢਾਲ ਬਲ ਨੂੰ ਤੀਰ ਚਲਾਈਏ ਤੇ ਫਿਰ ਉਹ ਢਾਲ ਤੋੜ ਦਿੰਦੇ, ਇਸ ਤਰ੍ਹਾਂ ਕਹਿੰਦੇ ਜਿਹੜਾ ਮਨ ਨੂੰ ਨੀਵਾਂ ਰੱਖ ਕਰਕੇ ਹੱਥ ਵਿੱਚ ਢਾਲ ਪਹਿਨੀ ਹੈ, ਜਿਸ ਦੇ ਉੱਪਰ ਜਿਹੜੇ ਕ੍ਰੋਧ ਰੂਪੀ ਤੀਰ ਹੈ ਉਹ ਕਹਿੰਦੇ ਉਹ ਛੋ ਨਹੀਂ ਸਕਦੇ। ਉਹ ਜਿਹੜੀ ਮਨ ਨੀਵਾਂ ਹੋਣ ਕਰਕੇ ਕ੍ਰੋਧ ਗੁੱਸਾ ਕੋਈ ਆਪਣਾ ਪ੍ਰਭਾਵ ਨਹੀਂ ਪਾ ਸਕਦਾ ਆਪ ਜੀ ਤੇ। ਧੀਰਜ ਸੰਤੋਖ ਸਤ ਦਾਨ ਇਸ਼ਨਾਨ ਮਤ। ਇਸੇ ਤਰ੍ਹਾਂ ਧੀਰਜ ਸੰਤੋਖ ਸਤ ਦਾਨ ਇਸ਼ਨਾਨ ਆਦਿਕ ਇਹ ਜਿਹੜੀ ਮਤ ਬੁੱਧ ਹੈ ਮਨ ਵਿੱਚ ਹੈਗੇ ਹੈ। ਦਇਆ ਉਪਕਾਰ ਅਤ ਸ਼ਰਧਾ ਜੀ ਸ਼ਕਤ ਹੈ। ਦਇਆ ਕਰਨੀ ਪਰਉਪਕਾਰ ਕਰਨਾ ਅਤਿਅੰਤ ਵਾਹਿਗੁਰੂ ਦੇ ਸ਼ਰਧਾ ਰੱਖਣੀ ਭਰੋਸਾ ਰੱਖਣਾ ਇਹ ਸਭ ਮਨਬੁੱਧ ਵਿੱਚ ਭਰੇ ਪਏ ਗੁਣ। ਧਰਮ ਤੇ ਆਦਿ ਜੋਧਾ ਔਰ ਵੱਡੇ ਚੜੇ ਸੰਗ। ਸਵੈ ਧਰਮ ਵਿੱਚ ਪੱਕੇ ਰਹਿਣਾ ਇਸ ਤੋਂ ਆ ਲੈ ਕੇ ਜਿਹੜੇ ਸਾਰੇ ਕਿੱਛੇ ਗਏ ਹੈ ਨਾ, ਧੀਰਜ ਰੱਖਣਾ, ਸੰਤੋਖ ਰੱਖਣਾ, ਉੱਚਾ ਸੁੱਚਾ ਚਰਨ ਰੱਖਣਾ, ਧਰਮ ਦੀ ਕਿਰਤ ਕਰਕੇ ਦਾਨ ਕਰਨਾ, ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਨਾ, ਗਰੀਬ 'ਤੇ ਦਇਆ ਕਰਨੀ, ਇਉਂ ਪਰਉਪਕਾਰ ਕਰਨਾ, ਪਰਮੇਸ਼ੁਰ 'ਤੇ ਭਰੋਸਾ ਰੱਖਣਾ, ਆਪਣੇ ਧਰਮ ਵਿੱਚ ਪੱਕੇ ਰਹਿਣਾ, ਇਹ ਤਾਰਕ ਕਹਿੰਦੇ ਸਾਰੇ ਜਿਹੜੇ ਇਹ ਮਨ ਅੰਦਰ ਭਰੇ ਹੋਏ ਹੈ ਗੁਣ ਦੇਵੀ ਗੁਣ, ਇਹ ਕਹਿੰਦੇ ਯੋਧੇ ਹਨ ਤਕੜੇ ਨਾਲ। ਜੀਤ ਬੇ ਕੋ ਮੋਹ ਮਾਰ ਮਾਰ ਹੀ ਰਟਤ ਹੈ। ਮੋਹ ਰੂਪੀ ਜਿਹੜਾ ਰਾਜਾ ਨੂੰ ਜਿੱਤਣ ਵਾਸਤੇ ਕਹਿੰਦੇ ਜਿਹੜੇ ਦੇਵੀ ਗੁਣ ਮਾਰ ਲੋ ਮਾਰ ਲਈ ਬੋਲਦੇ ਹਨ ਕਹਿੰਦੇ ਹਨ। ਇਸ ਪ੍ਰਕਾਰ ਅੜਿਲ ਇਸ ਪ੍ਰਕਾਰ ਜਬ ਚੱਲੇ। ਇਸ ਤਰ੍ਹਾਂ ਦਾ ਦਲ ਲੈ ਕੇ ਸੂਰਵੀਰ ਬਹਾਦਰ ਬਣ ਕੇ ਗੁਰੂ ਨਾਨਕ ਸਾਹਿਬ ਜੀ ਜਦੋਂ ਚੱਲੇ ਹਨ ਸੁਮੇਰ ਪਰਬਤ ਵੱਲ ਨੂੰ। ਮੇਰ ਪੈ ਜਾਨ ਕੋ ਸਵੇਰ ਪਰਬਤ ਉੱਪਰ ਜਾਣ ਵਾਸਤੇ। ਸ਼ਕਤ ਸਹਿਤ ਸਭ ਸਿੱਧ ਪਰਦੇ ਪੰਗਤੀ। ਧਰਤ ਜਹ ਮਾਨ ਕੋ ਸਾਰੀਆਂ ਸ਼ਕਤੀਆਂ ਦੇ ਸਹਿਤ 84 ਸਿੱਧ ਜਿੱਥੇ ਬੜਾ ਭਾਰੀ ਮਾਣ ਹੰਕਾਰ ਰੱਖ ਰਹੇ ਉਧਰ ਨੂੰ ਚੱਲੇ ਹਨ। ਤਿੰਨ ਕੋ ਜੀਤਨ ਭਲੇ ਬਾਤ ਇਤ ਇਉਂ ਪਈ। ਉਹਨਾਂ ਨੂੰ ਜਿੱਤਣ ਵਾਸਤੇ ਫਤਨ ਕਰਨ ਵਾਸਤੇ ਚੰਗੀ ਤਰ੍ਹਾਂ ਇੱਧਰ ਤਾਂ ਗੁਰੂ ਨਾਨਕ ਸਾਹਿਬ ਜੀ ਵੱਲੀ ਇਸ ਤਰ੍ਹਾਂ ਦੀ ਗੱਲਬਾਤ ਹੋਈ, ਆਪ ਜੀ ਨੇ ਤਿਆਰਾ ਕਰ ਲਿਆ ਹੈ। ਹੋ ਉਤ ਗੋਰਖ ਕੀ ਸੁਨ ਹੋਰ ਦੇ ਜੋ ਤਿੰਨ ਠਈ। ਭਾਈ ਬਾਲਾ ਜੀ ਕਹਿੰਦੇ ਹੇ ਸਰੋਤਾ ਜਨੋ ਉਧਰ ਗੋਰਖਨਾਥ ਦੀ ਗੱਲ ਸੁਣ ਲਓ। ਜਿਵੇਂ ਕਹਿੰਦੇ ਉਹਨੇ ਹਿਰਦੇ ਵਿੱਚ ਧਾਰਨ ਕੀਤੀ, ਹਿਰਦੇ ਵਿੱਚ ਖਿਆਲ ਲਿਆਂਦਾ, ਦੋਹਰਾ ਭਰਥਰ ਪੂਰਬ ਜਬ ਮਿਲਿਓ। ਸਭ ਤੋਂ ਪਹਿਲਾਂ ਗੁਰੂ ਨਾਨਕ ਸਾਹਿਬ ਜੀ ਨੂੰ ਭਰਥਰੀ ਨਾਲ ਜਦੋਂ ਮਿਲਿਆ ਸੀ, ਸੁਣੇ ਬਚਨ ਤਤ ਸਾਰ। ਗੁਰੂ ਨਾਨਕ ਸਾਹਿਬ ਜੀ ਦੇ ਪਾਸੋਂ ਇਹ ਭਰਥਰੀ ਨਾਲ ਨੇ ਜਿਹੜੇ ਤਦ ਸਾਰ ਸਿਧਾਂਤ ਵਾਲੇ ਸਾਰ ਸ੍ਰੇਸ਼ਟ ਬਚਨ ਸੁਣੇ ਸਨ। ਗੋਰਖ ਢਿਗ ਗਮਨਿਓ ਤਬ ਹੈ। ਫਿਰ ਇਸ ਤਰ੍ਹਾਂ ਇਹ ਭਰਤਰੀ ਨਾਥ ਗੋਰਖਨਾਥ ਕੋਲ ਚਲਾ ਗਿਆ ਸੀ ਤਦੋਂ। ਬੰਦਿਓ ਪਦ ਸਿਰ ਧਾਰ, ਸਰਨਾ ਤੇ ਸੀਸ ਰੱਖ ਕੇ ਇਸਨੇ ਮੱਥਾ ਟੇਕਿਆ ਸੀ ਗੋਰਖਨਾਥ ਨੂੰ। ਅੜਿਲ ਸੁਨਹੁ ਗੁਰੂ ਜੀ ਬੈਨ ਧਰਾ ਪ੍ਰਭ ਅਵਤਰੇ। ਫਿਰ ਭਰਤਰੀ ਨਾਥ ਬੋਲਿਆ ਸੀ ਹੇ ਗੁਰੂ ਗੋਰਖ ਨਾਥ ਜੀ ਸੁਣੋ, ਧਰਤੀ ਉੱਪਰ ਪ੍ਰਭੂ ਜੀ ਨੇ ਅਵਤਾਰ ਧਾਰਨ ਕਰ ਲਿਆ, ਗੁਰੂ ਨਾਨਕ ਸਾਹਿਬ ਸਰੂਪ ਨਾਮ ਰਖਾ ਕੇ ਮਿਲਿਓ ਦੇਵ ਰਿਖ ਮੋਹ ਤਬੈ ਤਿਨ ਸੁਧ ਕਰੇ। ਉਹਨਾਂ ਦੇ ਆਉਣ ਤੋਂ ਪਹਿਲਾਂ ਮੈਨੂੰ ਦੇਵਤਿਆਂ ਦਾ ਰਿਖੀ ਨਾਰਦ ਮੁਨੀ ਮਿਲਿਆ ਸੀ, ਉਸਨੇ ਮੈਨੂੰ ਗੁਰੂ ਨਾਨਕ ਜੋ ਪਰਮੇਸ਼ਰ ਦਾ ਅਵਤਾਰ ਆਉਣਾ ਉਹਦੀ ਖਬਰਸਾਰ ਪਹਿਲਾਂ ਕੀਤੀ ਸੀ। ਮੈਂ ਬੈਠਿਓ ਇੱਕ ਥਾਨ ਤਹਾਂ ਸੋ ਆਏ ਕਹਿ। ਹੇ ਗੋਰਖਨਾਰ ਜੀ, ਮੈਂ ਗੁਰੂ ਨਾਨਕ ਸਾਹਿਬ ਜੀ ਨੂੰ ਮਿਲਣ ਵਾਸਤੇ ਕੋਈ ਸੰਸੇ ਨਿਵਰਤ ਕਰਨ ਵਾਸਤੇ ਇੱਕ ਥਾਂ 'ਤੇ ਬੈਠ ਗਿਆ ਸੀ, ਉਹ ਗੁਰੂ ਨਾਨਕ ਸਾਹਿਬ ਜੀ ਹੁਣ ਮੈਨੂੰ ਆ ਕੇ ਉੱਥੇ ਮਿਲੇ। ਹੋ ਪ੍ਰਸ਼ਨ ਉੱਤਰ ਕਹਿ ਸਾਰ ਰਹਿਓ ਹਰ ਖਾਏ ਕਹਿ। ਉਹਨਾਂ ਨਾਲ ਕਹਿੰਦੇ ਇਸ ਤਰ੍ਹਾਂ ਸ੍ਰੇਸ਼ਟ ਪ੍ਰਸ਼ਨ ਕੀਤੇ ਅਤੇ ਉਹਨਾਂ ਦੇ ਉੱਤਰ ਲਏ ਸ੍ਰੇਸ਼ਟ, ਅਤੇ ਬਹੁਤ ਖੁਸ਼ ਹੋ ਰਿਹਾ ਸੈਂ। ਮਿਲ ਹੋ ਜਾਏ ਕਿਹ ਥਾਨ ਪੰਥ ਨਿਜ ਆਨੀਏ। ਇਹ ਗੋਰਖਨਾਥ ਜੀ, ਐਸੇ ਗੁਰੂ ਨਾਨਕ ਸਾਹਿਬ ਜੋ ਪਰਮੇਸ਼ਰ ਦਾ ਅਵਤਾਰ ਹੈ ਧਰਤੀ 'ਤੇ ਉਤਰੇ, ਉਹਨਾਂ ਨੂੰ ਕਿਸੇ ਥਾਂ 'ਤੇ ਤੁਸੀਂ ਜਾਓ ਮਿਲੋ ਅਤੇ ਆਪਣੇ ਉਹਨਾਂ ਨੂੰ ਪੰਥ ਵਿੱਚ ਲੈ ਆਈਏ। ਦੀਜਾ ਤੇ ਉਪਦੇਸ਼ ਯੋਗ ਗੁਣ ਗਾਨੀਏ। ਉਹਨਾਂ ਨੂੰ ਕਹਿੰਦੇ ਜਿਹੜੇ ਯੋਗ ਹੈ ਨਾ ਉਹਦੇ ਗੁਣ ਗਾ ਕੇ, ਯੋਗ ਵੀ ਕਰਨਾ ਬਹੁਤ ਮਹਾਨ ਹੈ, ਵੀ ਤਿੰਨ ਤਰ੍ਹਾਂ ਦਾ ਯੋਗ ਹੈ। ਇੱਕ ਤਾਂ ਵੀ ਆ ਦਸਵੇਂ ਦੁਆਰ ਵੀ ਸਵਾਸ ਰੇਸ਼ ਕਪੂਰ ਹੁਕਮ ਕਰਕੇ ਚਲਾ ਲੈਣੇ, ਵੀ ਇਸ ਤਰ੍ਹਾਂ ਇਹ ਥੋੜ੍ਹਾ ਚਿਰ ਸਵਾਸਾਂ ਨੂੰ, ਇਹ ਥੋੜ੍ਹੇ ਚਿਰ ਦੀ ਸਮਾਧੀ ਹੈ। ਇੱਕ ਹੁੰਦਾ ਵੀ ਆ ਜਿਹੜੀ ਭੁਜਾ ਗਵਾਨ ਵਾਲੀ ਹੈ, ਪਿੱਠ ਪਿੱਛੇ ਜਿਵੇਂ ਸੱਪ ਨੇ ਵਲਜੇ ਮਾਰੇ ਵਿੰਗੀ ਟੇਢੀ ਜੀ ਹੈ, ਇਹਦੇ ਦੁਆਰਾ ਜਿਹੜਾ ਦਸਵੇਂ ਦੁਆਰ ਵੀ ਸਵਾਸ ਚੜਾਉਣੇ ਹੈ। ਇਹ ਯੋਗ ਦਾ ਤਰੀਕਾ ਹੈ, ਇਹ ਕਰਨ ਨਾਲ ਕੋਈ ਮਹੀਨਿਆਂ ਤੱਕ ਸਮਾਧੀ ਵਿੱਚ ਦਸਵੇਂ ਦੁਆਰ ਤੱਕ ਟਿਕਿਆ ਜਾਂਦਾ ਹੈ। ਇੱਕ ਹੈ ਉਹ ਘੰਗਰੋੜ ਜਿਹਨੂੰ ਮੇਰਡੰਡ ਵੀ ਕਹਿੰਦੇ, ਮੇਰਡੰਡ ਸਿਰ ਉੱਪਰ ਵਸੈ। ਇਸ ਤਰ੍ਹਾਂ ਤੀਜਾ ਢੰਗ ਹੈ ਸਵਾਸਾਂ ਦਾ ਵੀ, ਉਹ ਘੰਗਰੋੜ ਰਾਹੀਂ ਰਾਹੀਂ ਮੇਰਡੰਡ ਰਾਹੀਂ ਸਵਾਸਾਂ ਨੂੰ ਦਸਵੇਂ ਦੁਆਰ 'ਚ ਚੜਾ ਕੇ ਜਾਣਾ। ਇਹਦੇ ਨਾਲ ਫਿਰ ਸਾਲਾਂ ਵਧੀ ਇਹ ਸਮਾਧੀ ਲੱਗੀ ਰਹਿੰਦੀ ਹੈ। ਇਹ ਗ੍ਰੰਥਾਂ ਵਿੱਚ ਨਹੀਂ ਪਹਿਲਾਂ ਕੁਛ ਲਿਖਿਆ ਹੁੰਦਾ ਸੀ, ਇਹ ਜਿਹੜੇ ਯੋਗ ਕਰਨ ਵਾਲੇ ਲੋਕ ਸੀ ਉਹਨਾਂ ਨੂੰ ਹੀ ਇਹ ਹਿਸਾਬ ਕਿਤਾਬ ਹੁੰਦਾ ਸੀ, ਜਿਸ ਕਰਕੇ ਫਿਰ ਇਹ ਜਿਹੜੇ ਯੋਗਾ ਅਭਿਆਸੀ ਹੈ ਫਿਰ ਇਹੋ ਜਿਹੀਆਂ ਘੁੰਡੀਆਂ ਬੜੀਆਂ ਗੱਲਾਂ ਬਾਤਾਂ ਪ੍ਰਸ਼ਨ ਕਰਕੇ ਅਗਲੇ ਨੂੰ ਚੱਕਰ ਵਿੱਚ ਪਾ ਕੇ ਆਪਣਾ ਸੇਵਕ ਬਣਾ ਲੈਂਦੇ ਸੀ। ਇਸ ਕਰਕੇ ਪਰ ਸ੍ਰੀ ਨਾਥ ਕਹਿ ਰਿਹਾ ਵੀ ਹੇ ਗੋਰਖਨਾਥ ਜੀ, ਤੁਸੀਂ ਉਹਨਾਂ ਦੇ ਕੋਲ ਜਾ ਕੇ ਨਾ ਆ ਜਿਹੜਾ ਤਿੰਨ ਤਰ੍ਹਾਂ ਦਾ ਯੋਗ ਹੈ ਇਹਦੇ ਗੁਣ ਗਾ ਕੇ ਉਹਨਾਂ ਨੂੰ ਉਪਦੇਸ਼ ਦੇਈਏ। ਪੂਜਹਿ ਜਗਤ ਵਿਸਾਲ ਆਪ ਕੋ ਬਿਦਤ ਹੀ। ਜਦੋਂ ਗੁਰੂ ਨਾਨਕ ਸਾਹਿਬ ਤੁਹਾਡੇ ਕਹਿੰਦੇ ਸੇਵਕ ਬਣ ਕੇ, ਫਿਰ ਕਹਿੰਦੇ ਸਾਰਾ ਸੰਸਾਰ ਤੁਹਾਨੂੰ ਪ੍ਰਗਟੀ ਬਹੁਤਾ ਪੂਜੂਗਾ, ਬਹੁਤੇ ਮੱਥੇ ਟੇਕੇਗਾ। ਹੋ ਸੁਜਸ ਹੋਏ ਵਿਸਤਾਰ ਬ੍ਰਹਿਮੰਡਹਿ ਜਹ ਤਹੀ। ਨਾ ਇਹ ਬ੍ਰਹਿਮੰਡ ਹੈ ਨਾ ਜਿੱਥੇ ਵੀ ਉੱਥੇ ਹੀ ਤੁਹਾਡਾ ਬੜਾ ਭਾਰੀ ਕਹਿੰਦੇ ਸ੍ਰੇਸ਼ਟ ਜਸ ਦਾ ਫੈਲਾ ਹੋਵੇਗਾ। ਯੋ ਨ ਲਖੋ ਮਨ ਮਾਹੇ ਪ੍ਰਭੂ ਕਿਉ ਮਗ ਪਰੇ। ਸ੍ਰੀ ਨਾਥ ਕਹਿਣ ਲੱਗਿਆ ਹੇ ਗੁਰੂ ਜੀ, ਕਿੱਥੇ ਆਉਣਾ ਤੁਸੀਂ ਮਨ ਵਿੱਚ ਜਾਣ ਲਿਓ ਵੀ ਜਦੋਂ ਪਰਮੇਸ਼ਰ ਹੀ ਆ ਗਿਆ ਧਰਤੀ 'ਤੇ ਅਵਤਾਰ ਧਾਰ ਕੇ, ਵੀ ਉਹ ਸਾਡੇ ਰਸਤੇ ਸਾਡੇ ਪੰਥ ਵਿੱਚ ਕਿਉਂ ਪਏਗਾ, ਕਿਉਂ ਸਾਡੇ ਪੰਥ ਵਿੱਚ ਆਏਗਾ, ਕਿਉਂ ਉਹ ਯੋਗ ਧਾਰਨ ਕਰੇਗਾ। ਰਾਮ ਕ੍ਰਿਸ਼ਨ ਅਵਤਾਰ ਆਨ ਜਗ ਗੁਰ ਕਰੇ। ਇਹਦਾ ਉੱਤਰ ਹੈ ਵੀ ਸੰਸਾਰ ਦੇ ਵਿੱਚ ਤ੍ਰੇਤੇ ਯੁੱਗ ਵਿੱਚ ਰਾਮ ਆਇਆ, ਵਿਸ਼ਨੂੰ ਦਾ ਅਵਤਾਰ ਸੀ, ਉਹਨੇ ਵੀ ਆ ਕੇ ਜਗ ਗੁਰੂ ਧਾਰਨ ਕੀਤਾ, ਵਿਸ਼ੇਸ਼ ਜੀ ਤੋਂ ਬ੍ਰਹਮ ਵਿਦਿਆ ਪ੍ਰਾਪਤ ਕਰਨ ਕੀਤੀ। ਇਸੇ ਤਰ੍ਹਾਂ ਜਿਹੜਾ ਵਿਸ਼ਵਾ ਮਿੱਤਰ ਦੁਰਵਾਸਾ ਸੀ ਉਹਦਾ ਉਹਨੇ ਸ਼ਸਤਰ ਵਿਦਿਆ ਸਿੱਖਣਾ ਕੀਤੀ ਸੀ, ਵਿਸ਼ਵਾ ਮਿੱਤਰ ਤੋਂ ਸ਼ਸਤਰ ਵਿਦਿਆ ਸਿੱਖੀ, ਵਿਸ਼ੇਸ਼ ਜੀ ਤੋਂ ਬ੍ਰਹਮ ਵਿਦਿਆ ਸਿੱਖੀ। ਇਸੇ ਤਰ੍ਹਾਂ ਦੁਆਪਰ ਦੇ ਵਿੱਚ ਜਦੋਂ ਕ੍ਰਿਸ਼ਨ ਜੀ ਅਵਤਾਰੇ ਉਹ ਵੀ ਵਿਸ਼ਨੂੰ ਦਾ ਅਵਤਾਰ ਸੀ, ਅਤੇ ਉਹਨਾਂ ਨੇ ਦੇਖ ਲਓ ਦੁਰਵਾਸਾ ਰਿਖੀ ਪਾਸੋਂ ਬ੍ਰਹਮ ਵਿਦਿਆ ਪ੍ਰਾਪਤ ਕੀਤੀ, ਸੰਦੀਪਨ ਗੁਰੂ ਕੋਲੋਂ ਸ਼ਸਤਰ ਵਿਦਿਆ ਸਿੱਖਣਾ ਕੀਤੀ ਸੀ। ਉਹ ਦੋ ਗੁਰੂ ਉਹਨਾਂ ਨੇ ਧਾਰਨ ਕੀਤੇ, ਇੱਕ ਬ੍ਰਹਮ ਵਿਦਿਆ ਦਾ ਇੱਕ ਸ਼ਸਤਰ ਵਿਦਿਆ ਦਾ। ਅਤੇ ਜਦੋਂ ਵਿਸ਼ਨੂੰ ਦੇ ਅਵਤਾਰ ਆਏ ਇੱਥੇ ਧਰਤੀ 'ਤੇ, ਉਹਨਾਂ ਨੇ ਦੋ ਦੋ ਗੁਰੂ ਧਾਰਨ ਕੀਤੇ। ਗੁਰੂ ਨਾਨਕ ਗੁਰੂ ਕਿਉਂ ਨਹੀਂ ਧਾਰਨ ਕਰੂਗਾ? ਉਹ ਤਾਂ ਵਿਸ਼ਨੂੰ ਦੇ ਅਵਤਾਰ ਸੀ। ਵਿਸ਼ਨੂੰ ਨੂੰ ਨਾਰਦ ਮੁਨੀ ਨੇ ਸਰਾਪ ਦੇ ਦਿੱਤਾ ਸੀ, ਸਬਬ ਬਜਾਏ ਇਸ ਤਰ੍ਹਾਂ ਬਣਿਆ ਸੀ ਵੀ ਇੱਕ ਵਾਰੀ ਇਹ ਨਾਰਦ ਨੇ ਕਿਤੇ ਫੜ ਜੀ ਮਾਰਤੀ ਸੀ, ਮੈਂ ਇਹ ਜਿਹੜਾ ਕੌਮ ਹੈ ਇਹਨੂੰ ਵੱਸ ਕਰ ਲਿਆ, ਕੰਟਰੋਲ ਵਿੱਚ ਕਰ ਲਿਆ, ਮੇਰੇ ਅੰਦਰ ਇਹ ਨਹੀਂ ਹਾਵੀ ਹੁੰਦਾ ਹੈ। ਉਸ ਵੇਲੇ ਵਿਸ਼ਨੂੰ ਨੇ ਇਸਤਰੀ ਕਰਦੀ, ਕਹਿੰਦੇ ਵੀ ਹੁਣ ਤੁਸੀਂ 11 ਪ੍ਰਕਾਰ ਦੀ ਭਗਤੀ ਕਰਨ ਵਾਲੇ ਹੋ, ਇਹ ਤੁਸੀਂ ਨਾ ਰਿਖ ਦੇਵਤਿਆਂ ਦੇ ਰਿਖੀ ਕਰੋਗੇ ਬਸ, ਤਾਂ ਹੋਰ ਕੌਣ ਕਰੂਗਾ? ਇਹ ਤਾਂ ਬੜਾ ਮੁਸ਼ਕਲ ਹੈ, ਪਰ ਵੀ ਤੁਸੀਂ ਤੁਹਾਨੂੰ ਰਿਖੀ ਜੀ ਕਰ ਲਿਆ। ਮਗਰੋਂ ਉਹ ਫਿਰ ਪ੍ਰੀਖਿਆ ਕਰਨ ਵਾਸਤੇ ਪਾਉਣਾ ਜਾਂ ਵਰਤਾਲ ਤਾਂ ਸੋਮਵਾਰ ਜਾਂ ਰਸ਼ ਦਿੱਤਾ ਸੀ, ਅਤੇ ਉੱਥੇ ਆ ਕੇ ਜਿਹੜਾ ਨਾਰਦਮਨ ਹੈ ਉਹ ਲੜਕੀ ਨੂੰ ਦੇਖ ਕੇ ਖਿਆਲ ਜਾਇਆ ਸੀ, ਕਿਉਂਕਿ ਉਹਨੇ ਇਸ ਤਰ੍ਹਾਂ ਦਾ ਸੰਕਲਪ ਜਿਹਾ ਕੀਤਾ ਵੀ ਭਗਵਾਨ ਵਿਸ਼ਨੂੰ ਨਾਲ ਮੈਂ ਆਪਣੀ ਸ਼ਾਦੀ ਕਰਾਉਣੀ ਹੈ, ਉਹਦੇ ਨਾਲ ਵਿਆਹ ਕਰਾਉਣਾ ਹੈ। ਫਿਰ ਇਹ ਮਨ ਵਿੱਚ ਖਿਆਲ ਆਇਆ ਵੀ ਚਲੋ ਆਪਾਂ ਇਹਦੇ ਨਾਲ ਸ਼ਾਦੀ ਕਰ ਲੈਂਦੇ ਹਾਂ, ਅਤੇ ਫਟਾਫਟ ਵਾਪਸ ਭਗਵਾਨ ਵਿਸ਼ਨੂੰ ਕੋਲ ਨਾਰਦ ਜੀ ਕੀ ਆ ਗਿਆ, ਕਹਿੰਦਾ ਜੀ ਹਰ ਕਾ ਰੂਪ ਦਿਓ, ਜਾਣੀ ਆਪਣਾ ਸਰੂਪ ਭੇਗ ਸਾਰਾ ਦੇ ਦਿਓ। ਉਹਨੇ ਬਾਕੀ ਦਾ ਸਭ ਕੁਝ ਦੇਤਾ, ਆਪਣੀ ਸ਼ਕਤੀ ਸਮਰੱਥਾ ਨਹੀਂ ਦਿੱਤੀ, ਅਤੇ ਨਾਲ 420 ਏਕਰ ਦੀ ਵੀ ਉਹ ਮੂੰਹ ਬਾਂਦਰ ਦਾ ਲਾਤਾ ਨਾਰਦ ਦਾ। ਜਦੋਂ ਇਹ ਆਇਆ ਸਵੰਬਰ ਵਿੱਚ, ਹੁਣ ਉਹ ਅੱਗੇ ਨੂੰ ਹੋਵੇ ਮੈਂ ਮੇਰੇ ਕੋਲ ਹਰ ਕਾ ਰੂਪ ਹੈ, ਮੇਰੇ ਕੋਲ ਜਾਂਤੀ ਮਾਲਾ ਪਾ, ਉਹ ਬਾਂਦਰ ਜਾਂ ਮੂੰਹ ਜਾਂ ਦੇ ਕੇ ਅੱਗੇ ਲੰਘ ਜਾਏ, ਉਹ ਫਿਰ ਇਹ ਕਿਹੜਾ ਜਿਹਾ ਕੱਢ ਕੇ ਹੋਵੇ, ਫਿਰ ਉਹ ਫਿਰ ਨਾ ਜਿਹੜੇ ਅਖੀਰੀ ਉਹਨੇ ਕਹਿ ਤਾ ਫਿਰ ਆਪਣਾ ਮੂੰਹ ਤਾਂ ਦੇਖ ਲਾ, ਭੱਜ ਭੱਜ ਸੱਚਣ ਉੱਤੋਂ ਨਹੀਂ ਗੇੜੇ ਕੱਢ ਕੜੇ ਆਉਣੇ। ਉਹ ਜਦੋਂ ਫਿਰ ਪਾਣੀ ਵਿੱਚ ਮੂੰਹ ਦੇਖਿਆ ਅਤੇ ਉਹ ਬਾਂਦਰ ਦਲ ਗਿਆ ਪਿਆ, ਫਿਰ ਬਹੁਤ ਔਖਾ ਹੋ ਗਿਆ ਨਾਰਦ ਮੁਨੀ, ਕਹਿਣ ਲੱਗਾ ਵੀ ਇਹ ਮੇਰੇ ਨਾਲ ਤੂੰ ਵਿਸ਼ਨੂੰ ਛਲ ਕੀਤਾ ਹੈ, ਇਹ 420 ਕੀਤੀ ਹੈ, ਚੰਗਾ ਕਹਿੰਦੇ ਤੇਰੀ ਹੁਣ ਸਾਰੀ ਸਮਰੱਥਾ ਨਾਸ ਹੋ ਜਾਵੇ, ਆਹ ਜਿਹੜੀ ਤਾਕਤ ਤੂੰ ਜਿਹੜੀ ਤੇਰੀ ਸਾਰੀ ਖਤਮ ਹੋ ਜਾਵੇ, ਜਿਵੇਂ ਮੈਨੂੰ ਰੋਇਆ ਨਾ ਇਹੀ ਰੋਂਦਾ ਫਿਰੇ ਤੂੰ ਵੀ। ਫਿਰ ਇਸ ਕਰਕੇ ਕਹਿੰਦੇ ਉਹ ਨਾਰਦ ਮੁਨੀ ਨੇ ਇਹ ਵਿਸ਼ਨੂੰ ਦੀ ਉਹ ਸਰਾਪ ਦੇ ਕੇ ਸਮਰੱਥਾ ਨਾਸ ਕਰ ਦਿੱਤੀ ਸੀ। ਫਿਰ ਇਹਨੇ ਮਿੰਤਰਲਾ ਕੀਤਾ ਵੀ ਉਹ ਤਾਂ ਨਾ ਕਰ ਰਹੀ, ਮਸਾਂ ਭਗਤੀ ਕਰਕੇ ਕਿਤੇ ਬਦਰੀਨਾਥ ਬੈਠ ਕੇ ਭਗਤੀ ਕਰਕੇ ਮਿਲੀ ਹੈ, ਅਤੇ ਹੁਣ ਕਹਿਣ ਲੱਗੇ ਹਾਂ ਹੁਣ ਤੂੰ ਦੋ ਦੋ ਗੁਰੂ ਧਾਰਨ ਕਰੇਗਾ, ਦੋ ਜੁਗਾਂਗੇ, ਫਿਰ ਇਹ ਸਮਰੱਥਾ ਸ਼ਕਤੀ ਮਿਲੂ ਤੈਨੂੰ ਵਾਪਸ। ਇਸ ਕਰਕੇ ਉਹਨੇ ਤਾਂ ਵਿਚਾਰੇ ਨੇ ਉਹ ਸਰਾਪ ਮਿਹਨ ਕਰਕੇ ਅਤੇ ਉਸ ਸਮਰੱਥਾ ਗਵਾ ਲਈ ਸੀ ਅਤੇ ਗੁਰੂ ਧਾਰਨ ਕੀਤੇ ਕਾਰਨ ਸੀ। ਹੁਣ ਗੁਰੂ ਨਾਨਕ ਸਾਹਿਬ ਨੂੰ ਥੋੜ੍ਹਾ ਕੋਈ ਸਰਾਪ ਮਿਲਿਆ ਸੀ ਵੀ ਸਿਰਫ ਅਨਾਜ ਸੀ, ਇਹ ਤਾਂ ਅੰਤ ਕਲਾ ਹੋਏ ਠਾਕਰ ਚੜ੍ਹਿਆ ਹੈ ਵੀ ਅਨੇਕਾਂ ਸ਼ਕਤੀਆਂ ਕਿ ਆਪ ਪਰਮੇਸ਼ਰ ਇਹ ਸੰਸਾਰ ਨੂੰ ਚੜ੍ਹਿਆ, ਸੋਧਨ ਧਰਤ ਲੁਕਾਈ। ਇਸ ਤਰ੍ਹਾਂ ਵੇ ਪਰ ਸ੍ਰੀਨਾਥ ਗੋਰਖਨਾਥ ਨੂੰ ਕਹਿ ਰਿਹਾ ਵੀ ਮਤਾਂ ਕੋ ਖਿਆਲ ਕਰੋ ਵੀ ਜਿਹੜਾ ਪਰਮੇਸ਼ਰ ਹੈ ਉਹ ਕਿਉਂ ਗੁਰੂ ਧਾਰਨ ਕਰੇਗਾ, ਸਾਨੂੰ ਕਿਉਂ ਗੁਰੂ ਬਣਾਏਗਾ? ਅਤੇ ਪ੍ਰਮਾਣ ਦਿੱਤਾ, ਕਹਿੰਦੇ ਰਾਮ ਆਇਆ ਇੱਥੇ, ਕ੍ਰਿਸ਼ਨ ਆਇਆ, ਉਹਨਾਂ ਨੇ ਵੀ ਆ ਕੇ ਦੋ ਦੋ ਗੁਰੂ ਧਾਰਨ ਕੀਤੇ। ਜਾਏ ਦੇਹ ਉਪਦੇਸ਼ ਜਹਾਂ ਮਿਲ ਜਾਵਈ, ਜਿੱਥੇ ਵੀ ਗੁਰੂ ਨਾਨਕ ਸਾਹਿਬ ਤੁਹਾਨੂੰ ਮਿਲ ਜਾਣ ਉੱਥੇ ਜਾ ਕੇ ਗੋਰਖਨਾਥ ਜੀ ਤੁਸੀਂ ਉਹਨਾਂ ਨੂੰ ਉਪਦੇਸ਼ ਦੇਵੋ ਆਪਣਾ। ਹੋਲੇ ਯੋਗ ਕੋ ਧਾਰ ਸੁਜਸ ਜਗ ਛਾਵਈ, ਤੁਹਾਡਾ ਕਹਿੰਦੇ ਉਪਦੇਸ਼ ਲੈ ਕੇ ਯੋਗ ਧਾਰ ਕਰ ਲਏਗਾ, ਉਹ ਯੋਗ ਕਰਨ ਲੱਗ ਜਾਏਗਾ ਅਤੇ ਸ੍ਰਿਸ਼ਟ ਸੰਸਾਰ ਦੇ ਵਿੱਚ ਤੁਹਾਡਾ ਫਿਰ ਸੇਠ ਜਸ ਆਵੇਗਾ ਫੈਲ ਜਾਏਗਾ। ਦੋਹਰਾ ਸੁਨ ਗੋਰਖ ਮਨ ਮਹਿ ਲਖੀ, ਵਰਨਨ ਨਾਥ ਤੋਂ ਸੁਣ ਕੇ ਗੋਰਖ ਨਾਥ ਤੇ ਮਨ ਵਿੱਚ ਇਉਂ ਜਾਣੀ, ਸ਼ਕਤਵਾਨ ਹੈ ਕੋਈ। ਜਿਹੜਾ ਭਰਤਰੀ ਨਾਥ ਗੁਰੂ ਨਾਨਕ ਸਾਹਿਬ ਨੂੰ ਕਹਿੰਦਾ ਵੀ ਪਰਮੇਸ਼ਰ ਆ ਗਿਆ, ਕਹਿੰਦੇ ਕੋਈ ਸ਼ਕਤੀ ਵਾਲਾ ਤਾਕਤ ਵਾਲਾ ਹੋਊਗਾ ਕੋਈ ਪੁਰਸ਼? ਸ਼੍ਰੀ ਵਿਸ਼ਨੂੰ ਅਵਤਾਰ ਜੋ, ਕਿਉਂਕਿ ਜਿਹੜਾ ਵਿਸ਼ਨੂੰ ਭਗਵਾਨ ਦਾ ਅਵਤਾਰ ਹੈ। ਅਬ ਕਲ ਮਹਿ ਕਿਉਂ ਹੋਏ, ਕਲਯੁਗ ਦੇ ਵਿੱਚ ਕਿਵੇਂ ਹੋਣਾ, ਉਹ ਤਾਂ ਅਖੀਰ ਤੇ ਕਿੰਨੇ ਕਲੰਕ ਹੋਣਾ, ਬਾਕੀ ਤਾਂ ਤੇਈ ਪਹਿਲਾਂ ਹੋ ਹੀ ਚੁੱਕੇ ਹਨ। ਸੋਰਠਾ ਤਦਬ ਜੀਤ ਕਰਤਾ ਹੈ, ਨਾ ਵੀ ਕਹਿੰਦੇ ਜਿਹੜਾ ਕੋਈ ਸ਼ਕਤੀ ਵਾਲਾ ਆ ਗਿਆ ਉਹਨਾਂ ਨੂੰ ਜਿੱਤ ਕਰਕੇ। ਮੈਂ ਆਨੋ ਨਿਜ ਪੰਥ, ਮੈਂ ਆਪਣੇ ਕਹਿੰਦੇ ਪੰਥ ਵਿੱਚ ਉਹਨੂੰ ਲੈ ਆਵਾਂ। ਅਸਬੇਦ ਧਾਰ ਉਰ ਮਾਹਿ, ਇਸ ਤਰ੍ਹਾਂ ਗੋਰਖ ਨਾਥ ਨੇ ਹਿਰਦੇ ਵਿੱਚ ਖਿਆਲ ਜਿਹਾ ਧਾਰ ਕੇ, ਕੀਨ ਪਿਆਨਾ ਮੇਰੂ ਤੇ, ਸੁਮੇਰ ਪਰਬਤ ਤੋਂ ਚਾਲਾ ਮਾਰਨਾ ਕੀਤਾ ਹੈ। ਉਤ ਗੋਰਖ ਯਾ ਕੀਨ, ਭਾਈ ਬਾਲਾ ਜੀ ਕਹਿੰਦੇ ਉਧਰ ਤਾਂ ਗੋਰਖ ਨਾਥ ਤੇ ਗੁਰੂ ਨਾਨਕ ਸਾਹਿਬ ਜੀ ਵੱਲੀ ਆਉਣ ਦੀਆਂ ਤਿਆਰੀ ਕਰ ਲਈ। ਗੁਰੂ ਕਥਾ ਇਤ ਕੀ ਸੁਣੋ, ਇਧਰ ਗੁਰੂ ਮਹਾਰਾਜ ਦੀ ਜਿਹੜੀ ਕਥਾ ਉਹ ਵੀ ਸੁਣ ਲਓ। ਗਮਨੇ ਪ੍ਰਭੂ ਪ੍ਰਵੀਨ, ਜਿਹੜਾ ਸੁਨੇ ਰੰਗਾ ਪਹਾੜ ਹੈ ਉੱਥੇ ਮਰਦਾਨੇ ਨੂੰ ਅੰਮ੍ਰਿਤਮਈ ਜਲ ਛਕਾ ਕੇ ਭੁੱਖ ਤੇ ਨਿਵਰਤ ਕਰਕੇ ਅੱਗੇ ਨੂੰ ਚੱਲ ਪਏ। ਜਿਨ ਬਾਣੀ ਤੇ ਸ਼ਾਂਤ ਹੋਇਆ, ਜਿਸ ਗੁਰੂ ਨਾਨਕ ਸਾਹਿਬ ਦੀ ਪਵਿੱਤਰ ਬਾਣੀ ਕਰਕੇ ਮਨ ਨੂੰ ਸ਼ਾਂਤੀ ਪ੍ਰਾਪਤ ਹੁੰਦੀ ਹੈ। ਛਪੈ ਪ੍ਰਸਥਾਨੇ ਗੁਣ ਖਾਨ, ਹਨਨ ਸਭ ਸਿੱਧਨ ਮਨ, ਕਹਿੰਦੇ ਗੁਣਾਂ ਦੀ ਖਾਣ ਚੱਲੇ ਸਾਰੇ ਸਿੱਧਾਂ ਦਾ ਮਾਣ ਹੰਕਾਰ ਨਾਸ ਕਰਨ ਵਾਸਤੇ। ਗਏ ਹਿਮਾਚਲ ਊਰਦ ਦੇਖ ਬੋਲਿਓ ਮਰਦਾਨਾ, ਹਿਮਾਲੇ ਪਹਾੜੇ ਤੋਂ ਉੱਪਰ ਚਲੇ ਗਏ ਹੈ ਤੇ ਮਰਦਾਨਾ ਦੇਖ ਕੇ ਬੋਲ ਪਿਆ। ਸੇਤ ਹੀ ਸੇਤ ਸਥਾਨ, ਜਹਾਂ ਕਹਿ ਸਰਬ ਦਿਸ਼ਾ ਵਹਿ, ਗੁਰੂ ਨਾਨਕ ਸਾਹਿਬ ਜੀ ਇਹ ਜਿਹੜਾ ਸਥਾਨ ਹੈ ਸਾਰੇ ਥਾਵਾਂ ਵਿੱਚ ਚਿੱਟਾ ਹੀ ਚਿੱਟਾ ਇਹ ਦਿਸ ਰਿਹਾ ਹੈ। ਰਚਨਾ ਇਹ ਭਗਵੰਤ ਹਿਰਦੇ ਕੱਛ ਸਮਝ ਨ ਆਵੈ, ਜਿਹੜਾ ਭਗਵਾਨ ਉਹਦੀ ਜਿਹੜੀ ਰਚਨਾ ਹੈ ਉਹਦੀ ਕੋਈ ਹਿਰਦੇ ਵਿੱਚ ਮੈਨੂੰ ਤਾਂ ਸਮਝ ਹੀ ਨਹੀਂ ਆਉਂਦੀ ਵੀ ਇਹ ਸਥਾਨ ਚਿੱਟਾ ਹੀ ਚਿੱਟਾ ਹੀ ਹੈ ਹਰ ਪਾਸੇ। ਕਹੋ ਸਰਬ ਬਿਰਤੰਤ, ਇਹ ਨਾਮ ਪਹਾੜ ਬਖਾਨ ਕਰ, ਇੱਥੋਂ ਦਾ ਪ੍ਰਸੰਗ ਵੀ ਕਹੋ, ਇਹ ਪਹਾੜ ਦਾ ਨਾਮ ਵੀ ਮੈਨੂੰ ਦੱਸਣਾ ਕਰੋ ਜੀ। ਨਿਜ ਸੋਨਨ ਮੈਂ ਸੁਨ ਬੈਨ ਕੋ, ਬੋਲੇ ਗੁਰ ਬੋਲੇ ਮੁਖ ਤੇ ਜਗਤ ਗੁਰ, ਆਪਣੇ ਕਹਿੰਦੇ ਕੰਨਾਂ ਵਿੱਚ ਸੁਣ ਕੇ ਜੋ ਸੰਸਾਰ ਦੇ ਗੁਰੂ ਹਨ ਮੁਖ ਤੋਂ ਬਚਨ ਬੋਲੇ ਮਰਦਾਨੇ ਨੂੰ। ਦੋਹਰਾ ਨਾਮ ਹਿਮਾਲਾ ਸੈਲ ਕੋ, ਇਹ ਵੀ ਮਰਦਾਨੇ ਪਹਾੜ ਦਾ ਨਾਮ ਹਿਮਾਲਾ ਹੈ। ਬਹੁਰ ਸੇਤ ਜੋ ਦੋ ਦੇਖ, ਪਹਾੜ ਤੇ ਜਿਹੜੀ ਬਹੁਤ ਉਹ ਚਿੱਟਾ ਪੁਣਾ ਜਾ ਦੇਖ ਰਿਹਾ, ਪਰੀ ਬਰਫ ਸੋ ਜੰਮ ਰਹੀ, ਪਹਾੜ ਦੇ ਉੱਪਰ ਕਹਿੰਦੇ ਬਰਫ ਪਈ ਹੈ ਤੇ ਜੰਮ ਰਹੀ ਇਹਦੇ ਤੇ। ਸੀਤਹਿ ਕਰ ਹੈ ਵਿਸੇਖ, ਇਸ ਕਰਕੇ ਇਸਨੇ ਪਹਾੜ ਨੂੰ ਬੜਾ ਠੰਡਾ ਕੀਤਾ ਹੋਇਆ। ਸਵੈਯਾ ਪਾਂਡਵ ਆਨ ਗਰੇ ਇਸ ਮੈਂ, ਵਰਦਾਨਾ ਜਿਹੜਾ ਹਿਮਾਲਾ ਪਹਾੜ, ਇੱਥੇ ਜਿਹੜੇ ਉਹ ਪੰਜੇ ਪਾਂਡਵ ਸੀ ਉਹਨਾਂ ਵਿੱਚੋਂ ਚਾਲੇ ਆ ਕੇ ਗਰ ਗਏ ਸੀ, ਵਿੱਚੇ ਭੀਮ ਸੈਨ, ਅਰਜਨ ਵੀ, ਨਕੁਲ ਤੇ ਸਹਿਦੇਵ, ਇਸ ਤਰ੍ਹਾਂ ਇਹ ਚਾਰ ਪਾਂਡਵ ਆ ਕੇ ਇੱਥੇ ਗਲ ਗਏ ਸੀ। ਖਗ ਜਾਵਤ ਜਾਂ ਪਰਸੋਂ ਗਰ ਜਾਈ, ਇਸੇ ਤਰ੍ਹਾਂ ਹਿਮਾਲੇ ਪਹਾੜ ਉੱਪਰ ਜੇ ਕੋਈ ਪੰਛੀ ਉੱਡਦਾ ਜਾਵੇ ਉਹ ਵੀ ਕਹਿੰਦੇ ਇੱਥੇ ਇਹਦੇ ਵਿੱਚ ਗਲ ਗੁਲ ਜਾਂਦਾ ਮਰ ਜਾਂਦਾ ਹੈ। ਏਕ ਬਚਿਓ ਧਰਮ ਰਾਏ ਕੁਤਾਤ, ਕਹਿੰਦੇ ਜਿਹੜਾ ਧਰਮਰਾਜ ਦਾ ਪੁੱਤਰ ਜੇਠਰ ਸੀ ਉਹ ਕਹਿੰਦੇ ਬਚਿਆ ਸੀ ਇੱਕੋ ਇੱਕ ਜਿਉਂਦਾ, ਨਾ ਆਇਓ ਇਤੈ ਸੁਰ ਲੋਕ ਸਿਧਾਈ, ਕਿਉਂਕਿ ਉਹ ਇੱਧਰ ਹਿਮਾਲੇ ਪਹਾੜ ਵੱਲ ਨਹੀਂ ਆਇਆ ਸੀ, ਉਹ ਸਿੱਧਾ ਕਹਿੰਦੇ ਸਵਰਗ ਨੂੰ ਚਲਿਆ ਗਿਆ ਸੀ। ਭਾਗਵਤ ਪੁਰਾਣ ਦੇ ਵਿੱਚ ਇਹ ਸਾਖੀ ਹੈ ਤੇ ਜਦੋਂ ਇਹ ਕਲਯੁਗ ਦਾ ਸਮਾਂ ਜਿਹਾ ਸ਼ੁਰੂ ਹੋਣ ਲੱਗਾ ਸੀ ਤੇ ਕ੍ਰਿਸ਼ਨ ਭਗਵਾਨ ਜੀ ਸਮਾਉਣ ਦੀਆਂ ਤਿਆਰੀਆਂ ਕਰਨ ਲੱਗੇ ਸਨ ਤੇ ਫਿਰ ਇਹ ਕਲਯੁਗ ਤੋਂ ਡਰਦਿਆਂ ਹੋਇਆ ਕਹਿੰਦੇ ਵੀ ਅਸੀਂ ਤਾਂ ਮਹਾਰਾ ਹੁਣ ਜੰਗਲ ਵਿੱਚ ਜਾ ਕੇ ਜਪ ਤਪ ਕਰਦੇ ਹਾਂ, ਇਉਂ ਕਹਿੰਦੇ ਫਿਰ ਇਹ ਉਪਰਾਮ ਜਿਹੇ ਹੋ ਕੇ ਪਹਿਲਾਂ ਕਲਯੁਗ ਦੇ ਲੱਛਣ ਵੀ ਇਹ ਭਗਵਾਨ ਨੇ ਇਹਨਾਂ ਨੂੰ ਦਿਖਾਏ ਸੀ ਵੀ ਤਿੰਨ ਖੂਹ ਹੈ, ਇੱਕ ਵਿਚਾਲੇ ਨੂੰ ਛੱਡ ਕੇ ਤੀਸਰੇ ਵਿੱਚ ਜਾ ਕੇ ਪਾਣੀ ਪੈਂਦਾ ਹੈ, ਇਸੇ ਤਰ੍ਹਾਂ ਇੱਕ ਹਾਥੀ ਜਦੋਂ ਹੈ ਇੱਕ ਨਾਲ ਮਾਸ ਖਾਈ ਜਾਂਦਾ ਹੈ, ਇੱਕ ਨਾਲ ਘਾਹ ਖਾਈ ਜਾਂਦਾ ਹੈ। ਇਸੇ ਤਰ੍ਹਾਂ ਇੱਕ ਪਹਾੜ ਜਿਹਾ ਦਿਖਾਇਆ, ਜੋ ਹੈ ਤੋੜਦਾ ਭੰਨਦਾ ਆ ਰਿਹਾ ਹੈ, ਸਾਰੇ ਦਰੱਖਤਾਂ ਨੂੰ ਹਰ ਇੱਕ ਚੀਜ਼ ਨੂੰ, ਇੱਕ ਘਾਹ ਦੇ ਤਿਣਕੇ ਦੇ ਨਾਲ ਉਹ ਖੜ ਗਿਆ। ਇਹੋ ਜਿਹਾ ਕੁਛ ਦਿਖਾਇਆ ਸੀ ਕ੍ਰਿਸ਼ਨ ਜੀ ਨੇ। ਫਿਰ ਇਹਨਾਂ ਨੇ ਪਾਂਡਵਾਂ ਨੇ ਪੁੱਛਿਆ ਸੀ, ਕਹਿੰਦੇ ਵੀ ਇਹ ਕਲਯੁੱਗ ਦੇ ਲੱਛਣ ਤੁਹਾਨੂੰ ਦਿਖਾਏ ਹੈ। ਕਹਿੰਦੇ ਇਹ ਮਹਾਰਾਜ ਕੀ ਹੈ? ਕਹਿੰਦੇ ਆ ਜਿਹੜਾ ਤਿੰਨ ਖੂਹ ਜੇ ਸੀ ਨਾ, ਇਹ ਖੂਹ ਨੂੰ ਛੱਡ ਪਾਣੀ ਨਿਕਲ ਕੇ ਵਿਚਾਲਾ ਛੱਡ ਕੇ ਤੀਜੇ 'ਚ ਪੈਂਦਾ ਸੀ। ਕਹਿੰਦੇ ਆਂਢ ਗੁਆਂਢ ਨਾ ਵਰਤਣਗੇ, ਅਤੇ ਅੱਗੇ ਪਾਸਿਆਂ ਨਾਲ ਵਰਤਣਗੇ ਲੋਕ, ਕਹਿੰਦੇ ਗੁਆਂਢ ਨਾਲ ਬੈਰ ਹੋਊਗਾ, ਡੰਡੋ ਡੰਡੀ ਹੋਣਗੇ। ਇਸ ਤਰ੍ਹਾਂ ਗਿਰਦ ਗਿਰਦ ਨਹੀਂ ਬਣੇਗੀ, ਪਾਸੇ ਬਣੂਗੀ, ਪਿੱਤਰ ਮਧੁਰ ਪਾਸੇ ਹੋਣਗੇ, ਕਲਯੁਗ ਦੇ ਲੱਛਣ ਹੈ। ਇਸੇ ਤਰ੍ਹਾਂ ਜਿਹੜਾ ਹਾਥੀ ਦਿਖਾਇਆ ਸੀ, ਇੱਕ ਨਾਲ ਘਾਹ ਖਾ ਰਿਹਾ ਸੀ, ਇੱਕ ਨਾਲ ਮਾਸ ਖਾਈ ਜਾਂਦਾ, ਕਹਿੰਦੇ ਇਹੋ ਜਿਹੇ ਹੋਣਗੇ ਰਾਜੇ ਮਹਾਰਾਜੇ। ਕਹਿੰਦੇ ਉਹਨਾਂ ਦੇ ਜਿਹੜੇ ਅਗਲੇ ਹੈ ਉਹ ਵੀ, ਜਿਹੜੇ ਕਹਿੰਦੇ ਉਹ ਸੱਚੇ ਉਹਨਾਂ ਤੋਂ ਵੀ ਵੱਡੀ ਖਾਜਾ ਕਰਨਗੇ, ਜਿਹੜੇ ਝੂਠੇ ਮੂਠੇ ਉਹਨਾਂ ਨੂੰ ਵੀ, ਉਹਨਾਂ ਤੋਂ ਵੀ ਮਾਸ ਮੰਗੂ, ਕਹਿੰਦੇ ਰੁਪਈਏ ਖਾਜਾ ਕਰਨਗੇ। ਇਸ ਤਰ੍ਹਾਂ ਫਿਰ ਉਹ ਪਹਾੜ ਜਾਂ ਪਹਾੜ ਹੋਰ ਦਰੱਖਤਾਂ ਨੂੰ ਤੋੜਦਾ ਆਇਆ, ਦਿਸਿਆ। ਕਹਿੰਦੇ ਇਹ ਹੈ ਵੀ ਜਿੰਨੇ ਵੱਡੇ ਵੱਡੇ ਪਹਾੜਾਂ ਵਰਗੇ ਜਤੀ ਸਤੀ ਹੈ, ਬਲੀ ਲੋਕ ਹੈ, ਸਾਰਿਆਂ ਨੂੰ ਕਹਿੰਦੇ ਤੋੜਦਾ ਆਊਗਾ, ਕਲਯੁਗ ਭੰਨਦਾ ਆਊ, ਸਭ ਦੇ ਜਲ ਸਦ ਖਤਮ ਕਰ ਦੂ। ਇਹ ਆਹ ਜਿਹੜਾ ਇੱਕ ਘਾਹ ਦੇ ਤੀਲੇ ਕਹਿੰਦੇ ਅੜ ਗਿਆ, ਰੁਕ ਗਿਆ ਨਾ, ਜਿੱਥੇ ਪਰਮੇਸ਼ਰ ਦਾ ਨਾਮ ਦਾ ਜਾਪ ਹੈ, ਕਹਿੰਦੇ ਉੱਥੇ ਇਹ ਖੜ ਜਾਏਗਾ, ਉੱਥੇ ਨਹੀਂ ਇਹਦਾ ਬਲ ਪਵੇਗਾ। ਤੇ ਇਸ ਤਰ੍ਹਾਂ ਦੇ ਭਗਵਾਨ ਕ੍ਰਿਸ਼ਨ ਜੀ ਨੇ ਕਲਯੁਗ ਦੇ ਲੱਛਣ ਜੇ ਦਿਖਾਏ। ਫਿਰ ਇਹ ਕਹਿੰਦੇ ਮਹਾਰਾਜ ਅਸੀਂ ਤਾਂ ਜਾਣੇ ਹਾਂ, ਇਹ ਤਾਂ ਪਹਿਲਾਂ ਹੀ ਪਹਿਲਾਂ ਪਾਸੇ ਹੁੰਦੇ, ਬੁਰੀ ਬਲਾ ਹੈ। ਇਸ ਕਰਕੇ ਇੱਥੇ ਥੋੜ੍ਹਾ ਜਿਹਾ ਰੂਪ ਦੇ ਵਿੱਚ ਭਾਈ ਜੀ ਨੇ, ਬਾਲਾ ਜੀ ਨੇ ਕਿਹਾ ਵੀ ਇਹ ਚਾਰੇ ਪਾਂਡਵ ਤਾਂ ਇਹ ਪਹਾੜ ਵਿੱਚ ਹੀ ਗੜ ਗਏ ਮਰਦਾਨੇ ਆ, ਇੱਕ ਜਿਹੜਾ ਯੁਧਿਸ਼ਟਰ ਹੈ ਧਰਮ ਰਾਜਾ ਦਾ ਪੁੱਤਰ, ਉਹ ਇਸ ਰਸਤੇ ਨਹੀਂ ਆਇਆ ਸੀ, ਉਹ ਸਿੱਧਾ ਸਵਰਗ ਲੋਕ ਨੂੰ ਚਲਿਆ ਗਿਆ ਸੀ। ਇਸ ਤਰ੍ਹਾਂ ਵੀ ਉਹ ਉੱਥੇ ਲਿਖਿਆ ਭਾਗਵਤ ਵੀ ਇਹਦਾ ਕੁੱਤਾ ਵੀ ਨਾਲ ਹੀ ਗਿਆ ਸੀ ਸਵਰਗ ਨੂੰ, ਧਰਮ ਯੁਧਿਸ਼ਟਰ ਦਾ, ਦੋ ਗਏ ਸੀ, ਬਾਕੀ ਚਾਰ ਇੱਥੇ ਹੀ ਰਹਿ ਗਏ ਸੀ, ਗਲ ਗਏ ਸਨ। ਸ੍ਰੀ ਕਰਤਾਰ ਦਇਆ ਤੁਜ ਪੈ, ਜੇ ਮਰਦਾਨੇ ਹੁਣ ਤੂੰ ਕਹੇ ਵੀ ਮੈਂ ਤਾਂ ਇੱਥੇ ਗਲਿਆ ਗੁਲਿਆ ਨਹੀਂ, ਮੈਂ ਤਾਂ ਜੀਣਾ, ਤੁਸੀਂ ਵੀ ਜੀਂਦੇ ਹੋ, ਕਹਿੰਦੇ ਤੇਰੇ ਉੱਪਰ ਵਾਹਿਗੁਰੂ ਦੀ ਦਇਆ ਦ੍ਰਿਸ਼ਟੀ ਹੈ, ਤਨ ਖੇਦ ਨਹੀਂ ਇਹ ਠੌਰ ਦਿਖਾਈ। ਹਾਂ, ਤੇਰੇ ਸਰੀਰ ਨੂੰ ਕਹਿੰਦੇ ਕੋਈ ਖੇਚਲ ਨਹੀਂ, ਕੋਈ ਦੁੱਖ ਨਹੀਂ ਹੈ, ਤੈਨੂੰ ਇਹ ਪਰਮੇਸ਼ਰ ਨੇ ਦਇਆ ਕਰਕੇ ਆ ਜਗ੍ਹਾ ਦਿਖਾ ਦਿੱਤੀ ਹੈ। ਆਗੇ ਚੱਲੇ ਸਿਰ ਧਾਰ ਪਹਾੜ, ਇਸ ਤਰ੍ਹਾਂ ਮਹਾੜ ਮਹੱਲਾ ਪਹਾੜ ਦੀ ਸਾਰੀ ਗੱਲਬਾਤ ਦੱਸਦੇ ਅੱਗੇ ਚੱਲ ਪਏ ਸਿਰ ਤਾਪ ਨਾਵੇਂ ਪਹਾੜ ਦੇ ਉੱਪਰ ਨੂੰ। ਬਿਲੋਕਤ ਤਾਹੇ ਕੋ ਬਾਨੀ ਲਾਈ, ਉਹ ਸਿਰ ਧਾਰ ਨਾਵੇਂ ਪਹਾੜ ਨੂੰ, ਬਹੁਤ ਉੱਚੀ ਚੋਟੀ ਨੂੰ ਵੇਖ ਕੇ ਮਹਾਰਾ ਨੇ ਮੁੱਖੋਂ ਬਚਨ ਕਿਹਾ, ਸਵਈਆ ਗੈਲ ਨਹੀਂ ਇਹ ਸੈਲ ਕੇ ਉੱਪਰ। ਬਾਲੇ ਮਰਦਾਨੇ, ਇਹ ਜਿਹੜਾ ਸਿਰ ਧਾਰ ਨਾਵੇਂ ਪਹਾੜ ਹੈ, ਇਹਦੇ ਉੱਪਰ ਕਹਿੰਦੇ ਕੋਈ ਉੱਪਰ ਜਾਣ ਤੇ ਰਸਤਾ ਹੈ ਨਹੀਂ। ਸੀਸ ਅਦੋ ਪਦ ਊਰਦ ਹੋਊ, ਆ ਕਹਿੰਦੇ ਸਿਰ ਹੇਠਾਂ ਨੂੰ ਹੈ, ਪੈਰ ਤਾਨੂੰ ਹੋ ਰਹੇ। ਕੋ ਨਹਿ ਆਏ ਮਹਾ ਬਿਖਰੋ ਮਗ, ਇਹ ਵੀ ਮਰਦਾਨੇ ਬਾਲੇ ਬੜਾ ਕਠਿਨ ਰਸਤਾ, ਇੱਥੇ ਨੀ ਕੋਈ ਆ ਸਕਦਾ ਹੈ। ਆਵਤ ਸੋ ਹੋਏ ਖੇਚਰ ਜੋ, ਕਹਿੰਦੇ ਹਾਂ ਉਹ ਆ ਜਾਂਦਾ ਜਿਹੜਾ ਕਹਿੰਦੇ ਖੇਚਰ ਹੋਵੇ, ਜਿਹੜਾ ਆਕਾਸ਼ ਵਿੱਚ ਮਿਲਣ ਵਾਲਾ, ਯਾਨੀ ਜਿਹੜਾ ਯੋਗ ਸਾਧਨਾ ਕਰਨ ਵਾਲਾ ਹੋਵੇ, ਜਾਂ ਜਿਹੜਾ ਆਉਂਦਾ ਜਿਹੜਾ ਆ ਜਾਂਦਾ, ਉਹਨੂੰ ਬਹੁਤ ਖੇਚਲ ਹੁੰਦੀ, ਉਹਨੂੰ ਬਹੁਤ ਔਖਿਆਈ ਹੁੰਦੀ ਹੈ, ਜਾਂ ਆਕਾਸ਼ ਵਿੱਚ ਵਿਚਰਨ ਵਾਲਾ, ਯਾਨੀ ਯੋਗ ਸਾਧਨ ਕਰਨ ਵਾਲਾ ਆ ਜਾਂਦਾ, ਜਿਹੜਾ ਸਵਾਸ ਝੋਣ ਵਾਲਾ, ਹੋਰ ਨਹੀਂ ਕੋਈ ਆ ਸਕਦਾ ਹੈ। ਸੇਵਕ ਸਾਮ ਸਦਾ ਸੁਖ ਧਾਮ, ਜੋ ਸੇਵਕਾਂ ਨੂੰ ਸ਼ਰਨ ਦੇਣ ਵਾਲੇ ਹਮੇਸ਼ਾ ਸੁਖਾਂ ਦੇ ਘਰ ਹਨ, ਗੁਰੂ ਨਾਨਕ ਸਾਹਿਬ ਜੀ। ਭਨੈ ਅਬ ਰਾਮ ਸੁਣੈ ਹਮ ਦੋ, ਭਾਈ ਬਾਲਾ ਜੀ ਕਹਿੰਦੇ ਹੇ ਗੁਰੂ ਅੰਗਦ ਸਾਹਿਬ ਜੀ, ਮਹਾਰਾਜਾ ਸੋਹਣੇ ਬਚਨ ਕਹਿੰਦੇ ਸੀ, ਅਸੀਂ ਦੋਵੇਂ ਮਹਾਰਾਜ ਦੇ ਬਚਨਾਂ ਨੂੰ ਧਿਆਨ ਨਾਲ ਸੁਣਦੇ ਸੀ। ਗੋਰਖ ਆਏ ਗਯੋ ਢਿੱਗ ਤਾਂ ਛਿਨ, ਮਹਾਰਾਜ ਸੁਣਾ ਰਹੇ ਸੀ ਇੰਨੇ ਨੂੰ ਕਹਿੰਦੇ ਗੋਰਖ ਨਾਥ ਗੁਰੂ ਨਾਨਕ ਸਾਹਿਬ ਜੀ ਦੇ ਕੋਲ ਆ ਗਿਆ ਉਸ ਸਮੇਂ। ਵਾਕ ਉਚਾਰਤ ਹੋ ਤੁਮ ਕੋ, ਮਹਾਰਾਜ ਨੂੰ ਆ ਕੇ ਬਚਨ ਕਹਿਣ ਲੱਗਿਆ ਤੁਸੀਂ ਕੌਣ ਹੋ ਜੀ? ਕਬਿਤ ਕੌਣ ਤੁਮ, ਨਾਮ ਦੇਸ਼ ਕੌ ਸ਼ੋਰ ਆਇਓ ਕੌਣ, ਤੁਹਾਡਾ ਨਾਮ ਕੀ ਹੈ, ਤੁਹਾਡਾ ਜਿਹੜਾ ਇਲਾਕਾ ਹੈ ਜਿਹੜਾ ਛੱਡ ਕੇ ਆਏ ਹੋ ਉਹ ਕਿਹੜਾ ਹੈ, ਤੇ ਕੌਣ ਕਾਮ ਤੁਹਾਨੂੰ ਇੱਧਰ ਕਹਿੰਦੇ ਕੀ ਕੰਮ ਹੈ ਜਿਹੜਾ ਕੰਮ ਕਰਨ ਲਈ ਤੁਸੀਂ ਆਏ ਹੋ? ਕੌਣ ਤੇਰੀ ਜਾਤ ਕੀ, ਉਹ ਕਿਤ ਕੋ ਭਿਆਨ ਹੈ, ਹੈ ਤੁਹਾਡੀ ਜਾਤੀ ਕਿਹੜੀ ਹੈ, ਤੇ ਕਿਸ ਤਰਫ ਨੂੰ ਤੁਸੀਂ ਚਾਲਾ ਮਾਰਨਾ ਕੀਤਾ, ਕਿਸ ਤਰਫ ਨੂੰ ਜਾ ਰਹੇ ਹੋ? ਗੈਲ ਨਭ ਸੁੰਦਰਾ ਪ੍ਰਕਾਸ਼ ਮਾਰ ਤੰਡ ਨਹਿ, ਇਧਰ ਧਰਤੀ ਵਾਂਗੂ ਪੱਧਰਾ ਰਸਤਾ ਨਹੀਂ ਹੈ, ਤੇ ਨਾ ਇਸ ਪਾਸੇ ਕਹਿੰਦੇ ਜਿਹੜਾ ਚੰਦਨ ਸੂਰਜੀ ਪ੍ਰਕਾਸ਼ ਕਰਦਾ ਹੈ। ਦੇਖ ਡਰ ਲੱਗ ਅੱਗੇ ਰਾਖਸ਼ ਭਿਆਨ ਹੈ, ਅੱਗੇ ਬੜਾ ਕਹਿੰਦੇ ਹਨੇਰਾ ਹੋਣ ਕਰਕੇ ਡਰ ਲੱਗਦਾ ਹੈ, ਤੇ ਭਿਆਨਕ ਰਾਖਸ਼ ਵੀ ਰਹਿੰਦੇ ਆ, ਆਦਮ ਖਾਣੇ ਇੱਧਰ ਰਹਿੰਦੇ ਹਨ। ਕੈਸੇ ਜਾਵੋ ਅੱਗੇ ਪਿੱਛੇ ਹਟੋ ਅਬ ਭਾਗੇ ਜਾਹੋ, ਕਿਸ ਤਰ੍ਹਾਂ ਤੁਸੀਂ ਅੱਗੇ ਨੂੰ ਜਾ ਰਹੇ ਹੋ, ਪਿੱਛੇ ਨੂੰ ਹਟ ਜਾਓ, ਹੁਣ ਪਿੱਛੇ ਨੂੰ ਤੁਸੀਂ ਭੱਜਣ ਦੌੜ ਜਾਓ। ਕੋ ਨਾ ਦੁੱਖ ਲਾਗੇ ਮਮ ਬਚਨ ਜੇ ਮਾਨ ਹੈ, ਮੇਰੇ ਜੇ ਬਚਨ ਤੁਸੀਂ ਮੰਨ ਲਓਗੇ ਫਿਰ ਤਾਂ ਤੁਹਾਨੂੰ ਕੋਈ ਦੁੱਖ ਤਕਲੀਫ਼ ਨਹੀਂ ਲੱਗੇਗਾ। ਪੂਰੋ ਗੁਰ ਕੀ ਜੈ ਇਤ ਜਾਨ ਨਾਮ ਲੀਜੈ ਤਾਬ, ਪਰ ਜੇ ਤੁਸੀਂ ਕਹਿੰਦੇ ਇਸ ਤਰਫ਼ ਜਾਣਾ ਹੈ ਤੇ ਫਿਰ ਪੂਰਾ ਗੁਰੂ ਧਾਰਨ ਕਰ ਲਓ, ਫਿਰ ਇਸ ਤਰਫ਼ ਨੂੰ ਜਾਣ ਦਾ ਤੁਸੀਂ ਨਾਮ ਲਇਓ। ਬਿਨਾ ਆਈ ਚੱਲੇ ਕੈਸੇ ਦੇਨ ਨਿਜ ਪ੍ਰਾਣ ਹੈ, ਨਾ ਮੌਤ ਆਈ ਤਾਂ ਕਹਿੰਦੇ ਕਿਉਂ ਤੁਸੀਂ ਆਪਣੇ ਪ੍ਰਾਣ ਦੇਣ ਚੱਲੇ ਹੋ, ਨਾ ਜਾਓ ਮਰੋਗੇ ਕਮੌਤੇ ਬਿਨਾ ਆਈ ਤਾਂ। ਕਬਿਤ ਰੂਪ ਅਚਰਜ ਹਮ ਜਾਤ ਤੇ ਅਜਾਤ ਭਏ, ਗੁਰੂ ਮਹਾਰਾਜ ਬੋਲੇ ਕਹਿੰਦੇ ਵੀ ਸਾਡਾ ਅਚਰਜੀ ਸਰੂਪ ਹੈ, ਜਿਹੜੀਆਂ ਜਾਤਾਂ ਪਾਤਾਂ ਉਸਨੂੰ ਤੋਂ ਅਸੀਂ ਆਜ਼ਾਦ ਹੋ ਗਏ, ਰਹਿਤ ਹੋ ਗਏ ਹਾਂ। ਦੇਸ਼ ਜਾਨ ਸੋ ਜਹਿ ਸਸੀ ਨਹਿ ਭਾਨ ਕੋ, ਕਹਿੰਦੇ ਉਸ ਦੇਸ਼ ਵਿੱਚ ਇਲਾਕੇ ਵਿੱਚ ਹੀ ਜਾਣਾ ਹੈ ਜਿੱਥੇ ਚੰਦਰਮਾ ਤੇ ਸੂਰਜ ਨਹੀਂ ਪ੍ਰਕਾਸ਼ ਕਰਦੇ, ਭਾਵ ਜਿਹੜੀ ਅਗਮ ਅਵਸਥਾ ਹੈ ਸਾਖੀ ਅਵਸਥਾ ਹੈ ਉਸ ਵਿੱਚ ਅਸੀਂ ਜਾਣਾ, ਆਪਣੇ ਸਵੈ ਸਰੂਪ ਦੇ ਵਿੱਚ ਲੀਨ ਹੋਣਾ ਹੈ। ਹਟੇ ਅਬ ਬਣੈ ਨਹਿ ਜਾਵੋ ਜੀ ਮਾਹ ਜੈ ਹੈ, ਐਵੇਂ ਗੋਰਖਨਾਥ ਹੁਣ ਪਿੱਛੇ ਹਟਣਾ ਬਣਦਾ ਨਹੀਂ ਹੈ, ਜਿੱਥੇ ਸਾਡਾ ਜੀ ਕਰੂਗਾ ਉੱਥੋਂ ਤੱਕ ਅਸੀਂ ਜਾਵਾਂਗੇ। ਹਿਰਦੇ ਜੋ ਹਮਾਰੇ ਭੈ ਭਇਓ ਸਭ ਹਾਨ ਹੈ, ਸਾਡੇ ਹਿਰਦੇ ਵਿੱਚ ਜਿਹੜਾ ਕੋਈ ਭੈ ਡਰ ਹੈ ਉਹ ਸਭ ਤਰ੍ਹਾਂ ਕਰਕੇ ਨਾਸ ਹੋ ਗਿਆ, ਅਸੀਂ ਨਿਡਰ ਹੋ ਗਏ ਹਾਂ, ਡਰਾਏ ਡਰਦੇ ਨਹੀਂ ਹੈ। ਦੁੱਖ ਸੁੱਖ ਜਾਨ ਸਮ ਆਏ ਇਹ ਥਾਨ ਚੱਲ, ਦੁੱਖ ਹੋਵੇ ਸੁੱਖ ਹੋਵੇ ਦੋਹਾਂ ਨੂੰ ਇੱਕ ਸਮਾਨ ਜਾਣਦੇ ਹਾਂ, ਤਾਂ ਹੀ ਕਹਿੰਦੇ ਅਸੀਂ ਇਸ ਥਾਂ ਨੂੰ ਚੱਲ ਕੇ ਆਏ ਹਾਂ ਨਾ। ਗੁਰੂ ਇੱਕ ਓਂਕਾਰ ਜਾ ਕੇ ਨਹੀਂ ਹੈ ਸਮਾਨ, ਸਾਡਾ ਜਿਹੜਾ ਗੁਰੂ ਹੈ ਇੱਕ ਓਂਕਾਰ ਹੈ ਜਿਹਦੇ ਸਮਾਨ ਕੋਈ ਹੋਰ ਹੈ ਹੀ ਨੀ ਮਹਾਨ ਗੁਰੂ। ਭੁੱਲਿਓ ਭੁੱਲਿਓ ਹਿਰਦੇ ਗੋਰਖ ਤੂੰ ਸੁੱਧ ਤੇਰੀ ਗਈ ਸਭ, ਗੁਰੂ ਮਹਾਰਾਜ ਕਹਿੰਦੇ ਗੋਰਖਨਾਥ ਹਿਰਦੇ ਵਿੱਚ ਭੁੱਲ ਗਏ ਹੈ, ਤੇਰੀ ਸਾਰੀ ਜਿਹੜੀ ਖਬਰ ਸਾਰਾ ਹੋਸ਼ ਬੋਸ਼ ਕਹਿੰਦੇ ਚਲੀ ਗਈ। ਔਦ ਕੋ ਬਿਆਦ ਔਦ ਭਇਓ ਮਨੋ ਮਾਨ ਕੋ, ਔਦ ਕੋ ਬਿਆਦ ਬਿਆਹ ਵਧਾਏ, ਔਦ ਕੋ ਵਧਾਏ ਔਦ ਭਇਓ ਮਨੋ ਮਾਨ ਕੋ, ਇਸ ਤਰ੍ਹਾਂ ਮਰਜ਼ੀ ਵਧਾ ਲਈ ਹੈ ਮਾਨੋ, ਕਹਿੰਦੇ ਤੂੰ ਹੰਕਾਰ ਦੀ ਮਾਨ ਦੀ ਤਾਂ ਔਦ ਹੱਦ ਹੀ ਬਣ ਗਿਆ, ਵੀ ਤੇਰੇ ਵਰਗਾ ਕੋਈ ਮਾਨੀ ਹੰਕਾਰੀ ਹੋਣਾ ਹੀ ਨਹੀਂ ਹੈ। ਕਬਿਤ ਮਲ ਮੂਤ ਤੇਰੀ ਦੇਹ ਤੇਰੀ ਮਾਨ ਲੇਹ ਬਾਤ ਮੇਰੀ, ਗੋਰਖਨਾਥ ਮਿਲਿਆ ਹੈ ਗੁਰੂ ਨਾਨਕ ਤੇਰੀ ਜਿਹੜੀ ਦੇਹ ਹੈ ਮਲ ਮੂਤਰ ਵਾਲੀ ਹੈ, ਭਗਤ ਨੂੰ ਯੋਗ ਸਾਧਨਾ ਕਰਕੇ ਨਿਓਲੀ ਧੋਤੀ ਬਸਤੀ ਯਾਦ ਕਰਕੇ ਦੇਹ ਨੂੰ ਧੋਤਾ ਨਹੀਂ ਸਾਫ਼ ਨਹੀਂ ਕੀਤਾ, ਤੇਰੀ ਦੇਹ ਮਲਮੂਤਰ ਵਾਲੀ ਹੈ, ਮੇਰੀ ਗੱਲ ਮਾਤ ਮੰਨ ਲਾ ਤੂੰ। ਕਾਇਰ ਜਿਉਂ ਧਾਮ ਬੋਲ ਬੋਲਤ ਨਿਲਾਜ ਹੈ, ਇਹਨੇ ਜਿਵੇਂ ਕਹਿ ਡਰਪੋ ਘਰੇ ਬੈਠਾ ਬੜਕਾ ਮੋਰਦਾ ਹੁੰਦਾ, ਬੋਲਦੇ ਉਹਨੂੰ ਸ਼ਰਮ ਨਹੀਂ ਆਉਂਦੀ ਹੁੰਦੀ, ਐਵੇਂ ਕਰੀ ਬੜਕਾ ਮਾਰਦਾ ਹੁੰਦਾ, ਇਸ ਤਰ੍ਹਾਂ ਤੁਸੀਂ ਬੋਲਦੇ ਨਾ ਲੱਜਾ ਮਾਂਗ। ਦੇਖੋ ਜਾਏ ਅੱਗੇ ਕੈਸੋ ਤਾਹਾਂ ਦੁੱਖ ਲਾਗੈ ਤੋਹੇ, ਅੱਗੇ ਜਾ ਕੇ ਤਾਂ ਦੇਖੋ ਕਿਸ ਤਰ੍ਹਾਂ ਦਾ ਤੁਹਾਨੂੰ ਮਹਾਨ ਦੁੱਖ ਲੱਗੇਗਾ। ਐਸੇ ਹਾਹੂ ਜਾਨੋ ਭਏ ਦੇਖ ਕਾਰ ਭਾਜ ਹੈ, ਇਸ ਤਰ੍ਹਾਂ ਤਾਂ ਮੈਂ ਹੀ ਚੰਗੀ ਤਰ੍ਹਾਂ ਜਾਣਦਾ ਹੈ। ਕਹਿੰਦੇ ਪੈ ਦੇਖ ਕੇ ਤੁਸੀਂ ਭੱਜ ਜਾਣਾ ਹੈ, ਕੌਣ ਵੇਖ ਤੇਰਾ ਐਸੋ ਆਗਾ ਨਹਿ ਹੇਰਾ ਕਾਬ, ਕਿਹੋ ਜਿਹਾ ਸਰੀਰ ਤੇ ਤੇਰਾ ਭੇਖ ਧਾਰਿਆ, ਇਹੋ ਜਿਹੇ ਭੇਖ ਧਾਰਨ ਵਾਲਾ ਤਾਂ ਅਸੀਂ ਅੱਜ ਤੱਕ ਜ਼ਿੰਦਗੀ ਵਿੱਚ ਕਿਤੇ ਰੁਕਿਆ ਹੀ ਨਹੀਂ ਹੈ। ਹੱਠ ਤਿਆਗ ਦੀਜਾ ਮਨ ਹੋਏ ਸ਼ੁਭ ਕਾਮ ਹੈ, ਕਹਿੰਦੇ ਹੱਠ ਕਰਨਾ ਛੱਡ ਦੇਈਏ, ਇਸ ਤਰ੍ਹਾਂ ਕਹਿੰਦੇ ਮਨ ਵਿੱਚ ਹੱਠ ਕਰਨਾ ਛੱਡ ਦੇਈਏ, ਇਹ ਤੇਰੇ ਵਾਸਤੇ ਬੜਾ ਚੰਗਾ ਕੰਮ ਹੋ ਜਾਊਗਾ, ਭਲਾ ਹੋ ਜਾਊਗਾ। ਰਾਮ ਜਦ ਪਤ ਆਦ ਕੀਨੋ ਜਗ ਗੁਰੂ ਆਏ, ਦੇਖ ਲੋ ਰਾਮ ਜੀ ਆਏ, ਕ੍ਰਿਸ਼ਨ ਜੀ ਆਏ, ਉਹਨਾਂ ਨੇ ਸੰਸਾਰ ਦੇ ਵਿੱਚ ਆ ਕੇ ਦੋ ਦੋ ਗੁਰੂ ਧਾਰਨ ਕੀਤੇ ਹੈ ਪਹਿਲਾਂ। ਤੁਮ ਕਿਉਂ ਨਾ ਕਰੋ ਪ੍ਰਤਾਪ ਵੱਡੋ ਛਾਜ ਹੈ, ਇਹ ਕਹਿੰਦੇ ਪੂਰਾ ਗੁਰੂ ਧਾਰਨ ਕਿਉਂ ਨੀ ਕਰਦੇ ਹੋ, ਤੁਹਾਡਾ ਸੰਸਾਰ ਦੇ ਵਿੱਚ ਬਹੁਤ ਵੱਡਾ ਪ੍ਰਤਾਪ ਕਹਿੰਦੇ ਛਾਜ ਆਏਗਾ ਪਰ ਜਾਏਗਾ। ਕਬਿਤ ਨਾਮ ਕੇ ਪ੍ਰਤਾਪ ਸੋ ਪਵਿੱਤਰ ਦੇਹ ਭਈ ਮੇਰੀ, ਮਹਾਰਾਜ ਕਹਿੰਦੇ ਪਰਮੇਸ਼ਰ ਵਾਹਿਗੁਰੂ ਦਾ ਜਿਹੜਾ ਨਾਮ ਰੂਪੀ ਜਲ ਹੈ ਉਹਦੇ ਪ੍ਰਤਾਪ ਨਾਲ ਸਾਡੀ ਜਿਹੜੀ ਦੇਹ ਹੈ ਪੂਰੀ ਪਵਿੱਤਰ ਹੋ ਗਈ ਹੈ। ਪਵਿੱਤਰ ਪਵਿੱਤਰ ਪਵਿੱਤਰ ਪ੍ਰੀਤ ਨਾਮ ਜਪੈ ਨਾਨਕ ਮਨ ਪ੍ਰੀਤ, ਮਨ ਪੂਰੀ ਪਵਿੱਤਰ ਦੇ ਹੋ ਗਈ ਨਾਮ ਜਲ ਦੇ ਪ੍ਰਤਾਪ ਕਰਕੇ। ਕਾਇਰ ਹਸੋ ਤੁਜ ਜੈਸੇ ਵਿਲ ਲਾਏ ਹੈ, ਕਹਿੰਦੇ ਕਾਇਰ ਡਰਪੋਕ ਤਾਂ ਉਹ ਹੁੰਦਾ ਜਿਹੜਾ ਜਿਵੇਂ ਇਸ ਤਰ੍ਹਾਂ ਤੂੰ ਬਿਰਲਾਪ ਕਰ ਰਹੇ ਆ ਵੀ ਅੱਗੇ ਨਾ ਜਾਓ ਜੀ, ਅੱਗੇ ਐਂ ਹੋ ਜਾਊਗੀ, ਉਹ ਤੇਰੇ ਵਰਗਾ ਜਿਵੇਂ ਬਿਰਲਾਪ ਕਰਦਾ ਕਾਇਰ ਤਾਂ ਉਹ ਹੁੰਦਾ, ਤੂੰ ਹੀ ਬਿਰਲਾਪ ਕਰਦਾ, ਅਸਲੀ ਡਰਪੋਕ ਤਾਂ ਤੂੰ ਹੀ ਹੈ। ਦੇਖਣੇ ਕੀ ਇੱਛਾ ਔਰ ਦੇਖੇ ਆਗ ਜਾਏ ਦੂਰ, ਮਹਾਰਾਜ ਕਹਿੰਦੇ ਜਿੱਥੋਂ ਤੱਕ ਸਾਡੀ ਦੇਖਣ ਦੀ ਇੱਛਾ ਹੋ ਨਾ ਹਿਰਦੇ ਵਿੱਚ, ਅਸੀਂ ਦੂਰ ਤੱਕ ਜਾ ਕੇ ਦੇਖਾਂਗੇ। ਬੋਲ ਕੇ ਡਰਾਵੇ ਨਾ ਹੈ ਜਾਂ ਤੇ ਹਟ ਜਾਏ ਹੈ, ਕਹਿੰਦੇ ਐਵੇਂ ਬੋਲ ਬਾਲ ਕੇ ਸਾਨੂੰ ਤੂੰ ਡਰਾਉਣਾ ਹੈ, ਇਸ ਤਰ੍ਹਾਂ ਅਸੀਂ ਕਹਿੰਦੇ ਤੇਥੋਂ ਇਹ ਸੁਣ ਕੇ ਡਰ ਕੇ ਪਿੱਛੇ ਨੀ ਮੁੜ ਜਾਵਾਂਗੇ। ਵੇਖ ਏਕੰਕਾਰੀ ਨਿਤ ਆਦ ਅੰਤ ਹੋਤ ਸਤ, ਸਾਡਾ ਜਿਹੜਾ ਭੇਖ ਹੈ ਇੱਕ ਓਂਕਾਰ ਦਾ ਹੈ ਜਿਹੜਾ ਹਮੇਸ਼ਾ ਰਹਿਣ ਵਾਲਾ, ਆਦ ਅੰਤ ਵਿੱਚ ਤੇ ਸਤ ਸਰੂਪ ਹੈ, ਤਾਹਾਂ ਕੀ ਪਹੁੰਚ ਨਹਿ ਕੈਸੇ ਸਮਝਾਏ ਹੈ, ਕਹਿੰਦੇ ਤੇਰੀ ਉੱਥੇ ਪਹੁੰਚ ਨਹੀਂ ਹੈ ਤੇ ਤੈਨੂੰ ਕਿਵੇਂ ਸਮਝਾਈ ਹੋਏ, ਕਿਉਂਕਿ ਤੂੰ ਪੂਰਾ ਗੁਰੂ ਧਾਰਿਆ ਨੀ, ਤੂੰ ਤਾਂ ਉਰੇ ਉਰੇ ਫਿਰਦਾ ਗਿੜੇ ਖਾਨਾ। ਹੱਠ ਕੈਸੇ ਤਿਆਗ ਹੱਠ ਸੂਰਾ ਪੂਰਾ ਹੋਏ, ਕਹਿੰਦਾ ਵੀ ਤੂੰ ਹੱਠ ਛੱਡ ਦਿਓ, ਕਹਿੰਦੇ ਹੱਠ ਵੀ ਅਸੀਂ ਕਿਵੇਂ ਛੱਡ ਗਏ, ਹੱਠ ਨਾਲ ਹੀ ਤਾਂ ਪੂਰਾ ਸੂਰ ਵੀਰ ਹੁੰਦਾ ਮਨੁੱਖ। ਗੁਰੂ ਪੂਰਾ ਕੀਨੋ ਨਹਿ ਜਾਂ ਤੇ ਤੂੰ ਅਲਾਏ, ਉਹ ਗੋਰਖ ਨਾਥ ਤੂੰ ਪੂਰਾ ਗੁਰੂ ਧਾਰਨ ਨੀ ਨਾ ਕੀਤਾ, ਇਸ ਕਰਕੇ ਤੂੰ ਇਸ ਤਰ੍ਹਾਂ ਦੇ ਬਚਨ ਮੋਲ ਨਾ ਡਰਾਉਣ ਦੇ। ਸਵਈਆ ਜੋਗ ਤੇ ਹੋਤ ਸਰੀਰ ਸਦਾ ਥਿਰ, ਤੇਰੇ ਗੋਰਖ ਨਾਥ ਬੋਲਿਆ ਕਹਿੰਦੇ ਜੋਗ ਕਰਨ ਨਾਲ ਜਿਹੜਾ ਸਰੀਰ ਹਮੇਸ਼ਾ ਲਈ ਇਸਤਤ ਹੋ ਜਾਂਦਾ। ਨੌ ਨਿਧ ਸਿੱਧ ਅਠਾਰਹ ਪਾਸੂ, ਯੋਗ ਕਰਨ ਦੇ ਨਾਲ ਨੌ ਨਿਧੀਆਂ ਤੇ ਅਠਾਰਾਂ ਸਿੱਧੀਆਂ ਇਹਦੇ ਕੋਲ ਆ ਜਾਂਦੀਆਂ। ਪੂਜ ਬਣੈ ਜਗ ਮੈਂ ਪ੍ਰਗਟਾਏ, ਯੋਗ ਕਰਕੇ ਪੂਜਨੀਕ ਬਣ ਜਾਂਦਾ ਸੰਸਾਰ ਵਿੱਚ, ਐਨ ਪ੍ਰਗਟ ਹੋ ਜਾਂਦਾ ਪ੍ਰਸਿੱਧ ਹੋ ਜਾਂਦਾ। ਰਜਾਏ ਚੱਲੈ ਸਭ ਉਪਰ ਤਾਸੂ, ਉਸ ਯੋਗ ਕਰਨ ਵਾਲੇ ਦੀ ਸਾਰਿਆਂ ਦੇ ਉੱਪਰ ਆਗਿਆ ਚੱਲਦੀ ਹੈ। ਚਾਹੇ ਹਿਰਦੇ ਮਹਿ ਜੋ ਹੋਏ ਕਾਹੇ ਕੀ, ਫੇਰ ਉਹ ਯੋਗ ਕਰਨ ਵਾਲੇ ਦੇ ਹਿਰਦੇ ਜੋ ਕਿਸੇ ਵਸਤੂ ਦੀ ਚਾਹਨਾ ਹੋਵੇ, ਸੋ ਕਰ ਲੇ ਤੋ ਵਧੈ ਬਲ ਰਾਸੂ, ਕਿਉਂਕਿ ਯੋਗ ਦੇ ਕਰਕੇ ਉਹਦੇ ਅੰਦਰ ਬਹੁਤਾ ਬਲ ਵੱਧ ਜਾਂਦਾ ਹੈ, ਉਹ ਕਹਿੰਦੇ ਕਰ ਲੈਂਦਾ ਉਸੇ ਤਰ੍ਹਾਂ। ਪੂਰਨ ਹੋਏ ਗੁਣ ਰੂਰਨ ਸੋ ਮਨ, ਯੋਗ ਕਰਨ ਵਾਲਾ ਗੁਣਾ ਕਰਕੇ ਸੋਹਣੇ ਪੂਰਨ ਐਨ ਪੂਰਨ ਹੋ ਜਾਂਦਾ ਸੁੰਦਰ ਗੁਣਾ ਕਰਕੇ। ਮਨ ਤੂਰਨ ਮਾਨਕ ਸੀਖ ਭਰਿਆ ਸੂ, ਇਸ ਤਰ੍ਹਾਂ ਪੂਰਨ ਹੈ ਗੁਣ ਨੂਰਨ ਸੋ ਮਨ, ਉਹਦਾ ਮਨ ਸੁੰਦਰ ਗੁਣਾਂ ਨਾਲ ਪੂਰਨ ਹੋ ਜਾਂਦਾ ਹੈ। ਤੂਰਨ ਮਾਨਕ ਸੀਖ ਭਰਿਆ ਸੂ, ਕਹਿੰਦੇ ਇਸ ਕਰਕੇ ਬੜੀ ਛੇਤੀ ਯਤਨ ਕਰਕੇ ਮੇਰੀ ਸਿੱਖਿਆ ਨੂੰ ਤੂੰ ਮੰਨ ਲੈ। ਸਵਈਆ ਸ਼ੋਰ ਦਈ ਤਨ ਹੰਤ ਹੁਤੀ, ਮਹਾਰਾਜ ਕਹਿੰਦੇ ਗੋਰਖ ਨਾਥਾ ਅਸੀਂ ਜਿਹੜੀ ਸਰੀਰ ਦੀ ਹੰਗਤਾ ਸੀ ਉਹ ਤਾਂ ਚਿਤ ਵਿੱਚੋਂ ਛੱਡੀ ਦਿੱਤੀ ਹੋਈ ਹੈ। ਚਿਤ ਰਾਖਣ ਕੋ ਥਿਰ ਕੌਣ ਹੈ ਕਾਮੂ। ਇਸ ਕਰਕੇ ਸਰੀਰ ਨੂੰ ਇੱਥੇ ਸਥਿਤ ਰੱਖਣਾ ਇਹ ਸਾਡਾ ਕੀ ਕੰਮ ਹੈ? ਭਾਵ ਜਦੋਂ ਸਰੀਰ ਦੀ ਹੰਗਤਾ ਹੀ ਛੱਡਦੀ ਹੈ ਚਿੱਤ ਵਿੱਚੋਂ, ਫਿਰ ਸਰੀਰ ਨੂੰ ਇੱਥੇ ਰੱਖਣ ਦਾ ਭਲਾ ਕੀ ਕੰਮ ਹੈ? ਅਜੀ ਢਿੰਦਾ ਤਾਂ ਅਜੀ ਢਵੇ, ਮਰਦਾ ਮਰੇ ਸਰੀਰ। ਜੇ ਨਿਧ ਸਿੱਧ ਸੁਦਾਸੀ ਭਈ। ਬਾਕੀ ਜਿਹੜੀਆਂ ਨਿਧੀਆਂ ਸਿੱਧੀਆਂ ਦੀ ਤੂੰ ਗੱਲ ਕਰਦਾ ਹੈ, ਉਹ ਤਾਂ ਜੋ ਕਰ ਤੋਂ ਬਿਨਾਂ ਹੀ ਕਹਿੰਦੇ ਸਾਡੀਆਂ ਦਾਸੀਆਂ ਸੇਵਕਣਾਂ ਬਣ ਗਈਆਂ ਸਾਰੀਆਂ। ਲੀ ਦੇਵ ਧਰੋਵਰ ਸ੍ਰੀ ਹਰ ਨਾਮ। ਕਿਉਂਕਿ ਜੋ ਕਰਦੇ ਤਾਂ ਅਸੀਂ ਵਾਹਿਗੁਰੂ ਦਾ ਨਾਮ ਰੂਪੀ ਜਿਹੜਾ ਕਲਪ ਵਿਰਸ਼ਿਆ ਉਹ ਲੈ ਲਿਆ ਹੈ। ਨਾਮ ਦੇ ਕਰਕੇ ਸਾਰੀਆਂ ਕਲਪਨਾ ਸਭ ਕੁਛ ਮਿਲ ਗਿਆ ਸਾਨੂੰ। ਮਾਨਵ ਮਾਹਿ ਪੂਜਾਵਨ ਕੀ। ਬਾਕੀ ਵੀ ਗੋਰਖਨਾਥਾ ਮਨੁੱਖਾਂ ਤੋਂ ਆ ਪੂਜਾ ਕਰਾਉਣ ਦੀ ਮਨ ਵਿੱਚ ਮਨ ਬਾਸ਼ਨ ਨਾਸ ਕਰੀ ਵੱਡ ਆਮੂ। ਮਨ ਦੀਆਂ ਬਾਸ਼ਨਾਂ ਸੀ ਨਾਸ ਕਰ ਦਿੱਤੀਆਂ ਬਹੁਤ ਵੱਡਾ ਰੋਗ ਰੂਪ ਜਾਣ ਕੇ। ਕਾਹੇ ਕੀ ਚਾਹੇ ਨਹੀਂ ਉਰ ਮਾਹੇ। ਉਹ ਗੋਰਖਨਾਥ ਸਾਡੇ ਮਨ ਹਿਰਦੇ ਵਿੱਚੋਂ ਕਿਸੇ ਤਰ੍ਹਾਂ ਦੀ ਚਾਹਨਾ ਨਹੀਂ ਖਾਸ਼ ਨਹੀਂ ਰਹੀ। ਅਗਾਏ ਰਹੇ ਸੁਖ ਭਾ ਅਬਿਰਾਮੂ। ਸਾਨੂੰ ਬੜਾ ਭਾਰੀ ਸੋਹਣਾ ਸੁੰਦਰ ਸੁਖ ਹੋਏ ਹੈ। ਇਸ ਤਰ੍ਹਾਂ ਅਸੀਂ ਪੂਰਨ ਤਿਰਪਤ ਹੋ ਰਹੇ ਨੱਕੋ ਨੱਕ ਰਜ ਰਹੇ। ਸਵਈਆ ਗੋਰਖ ਸ੍ਰੋਣ ਸੁਣੇ ਜਬ ਬੈਨ। ਗੋਰਖਨਾਥ ਨੇ ਇਸ ਤਰ੍ਹਾਂ ਦੇ ਬਚਨ ਸੁਣੇ ਗੁਰੂ ਨਾਨਕ ਸਾਹਿਬ ਜੀ ਦੇ ਪਾਸੋਂ। ਲਖੀ ਮਨ ਮੈਂ ਇਹ ਮਾਨਤ ਨਾਹੀ। ਜਾਣਿਆ ਮਨ ਵਿੱਚ ਵੀ ਮੇਰੀ ਗੱਲ ਮੰਨਦੇ ਨਹੀਂ। ਲਾਏ ਅਬੈ ਸ਼ਕਤੀ ਪਰਖੋ। ਫਿਰ ਖਿਆਲ ਕਰਨ ਲੱਗਾ ਵੀ ਸ਼ਕਤੀ ਲਾ ਕੇ ਸ਼ਕਤੀ ਦਿਖਾ ਕੇ ਉਹਨੇ ਦੀ ਮੈਂ ਪ੍ਰੀਖਿਆ ਕਰਾਂ। ਮੁਖ ਬੋਲਤ ਹੈ ਕਦੋਂ ਸਾਚੋ ਭੇ ਆਹੀ। ਮੁਖੋਂ ਜਿਹੜਾ ਬੋਲਦੇ ਹੈ ਉਹ ਗੱਲ ਸੱਚੀ ਵੀ ਹੈ ਕਿਵੇਂ ਮੁਖੋਂ ਹੀ ਬੋਲਦੇ ਅੰਦਰ ਕੁਝ ਨਹੀਂ ਹੈ। ਜਾਸ ਸਿਲਾ ਪਰ ਬੈਸੇ ਗੁਰੂ। ਜੈਸੋ ਪਹਾੜ ਦੀ ਸਿਲਾ ਉੱਪਰ ਮਹਾਰਾਜ ਬੈਠੇ ਸੀ ਨਾ ਚੌਂਕੜਾ ਮਾਰ ਕੇ। ਬਲ ਕੀਨ ਉਡਾਵਨ ਕੋ ਬਹੁਤ ਆਹੀ। ਆਪਣਾ ਬਲ ਜਾ ਲਾ ਕੇ ਉਹਨੂੰ ਕਹਿੰਦੇ ਸਿਲਾ ਨੂੰ ਉਡਾਉਣ ਦੀ ਇਹਨੇ ਕੋਸ਼ਿਸ਼ ਜੀ ਕੀਤੀ ਹੈ। ਨਹਿ ਕਹਲੀ ਨਹਿ ਅੰਗਦ ਲਾਤ ਸੀ। ਕਹਿੰਦੇ ਉਹ ਭੋਰਾ ਮਾਤਰ ਵੀ ਸਿਲਾ ਜੀ ਹਿੱਲੀ ਨਹੀਂ ਹੈ। ਜਿਵੇਂ ਰੌਣ ਦੀ ਸਮਾਂ ਵਿੱਚ ਬਾਲੀ ਦੇ ਪੁੱਤਰ ਦੀ ਅੰਗ ਦੀ ਲੱਤ ਕਹਿੰਦੇ ਟਿਕੀ ਰਹੀ ਸੀ। ਜਾਣਿਓ ਪ੍ਰਤਾਪ ਸਹੀ ਮਨ ਮਾਹੀ। ਕਹਿੰਦੇ ਇਸ ਤਰ੍ਹਾਂ ਮਨ ਵਿੱਚ ਜਾਣਿਆ ਵੀ ਇਹ ਤਾਂ ਤਕੜੇ ਤੇ ਪ੍ਰਤਾਪ ਵਾਲੇ ਹੈ। ਜਦੋਂ ਸਿਲਾ ਜੀ ਉੱਠੀ ਨਾ ਜਾਣ ਲਿਆ ਵੀ ਇਹ ਬਹੁਤ ਤਾਕਤਾਂ ਵਾਲੇ। ਉਹ ਕਵੀ ਜੀ ਨੇ ਭਾਈ ਬਾਲਾ ਜੀ ਨੇ ਦ੍ਰਿਸ਼ਟਾਂਤ ਅੰਗ ਦੀ ਲੱਤ ਦਾ ਦੇ ਦਿੱਤਾ ਹੈ। ਸੁਗਰੀਵ ਦਾ ਜਿਹੜਾ ਭਰਾ ਬਾਲੀ ਸੀ ਉਹਨੂੰ ਮਾਰ ਕੇ ਫਿਰ ਸੁਗਰੀਵ ਨੂੰ ਸਭ ਕੁਝ ਦਿੱਤਾ। ਉਹਦੀ ਪਤਨੀ ਵੀ ਛਡਾਈ ਸੀ। ਪੁੱਤਰ ਉਹਦਾ ਜਿਹੜਾ ਅੰਗਦ ਹੈ ਰਾਮ ਜੀ ਦੇ ਚਰਨ ਛਰਨ ਪੈ ਗਿਆ ਸੀ, ਉਹਨੂੰ ਨਾਲ ਲੈ ਲਿਆ ਸੀ। ਜਦੋਂ ਸਮੁੰਦਰ ਉੱਪਰ ਦੀ ਪੁਲ ਬੰਨਿਆ ਸੀ ਫਿਰ ਉਸ ਵੇਲੇ ਵੀ ਚਲੋ ਰਾਉਣ ਜੀ ਨੂੰ ਜਾ ਕੇ ਕੋਈ ਮਾੜਾ ਮੋਟਾ ਕਹਿ ਕੇ ਸਮਝਾ ਕੇ ਬੁਝਾਵੇ ਵੀ ਤੂੰ ਐਸਾ ਨਾ ਕਰ, ਜੰਗ ਯੁੱਧ ਤੇਰਾ ਬਹੁਤ ਨੁਕਸਾਨ ਹੋ ਜਾਊਗਾ। ਉਹ ਅੰਗਦ ਨੂੰ ਭੇਜਿਆ ਸੀ ਸਮਝਾਉਣ ਵਾਸਤੇ। ਫਿਰ ਗਿਆ ਸੀ ਰਾਉਣ ਦੀ ਸਭਾ ਵਿੱਚ ਅਤੇ ਉਸਨੇ ਕਿਹਾ ਸੀ ਭਲੇ ਮਾਨਸਾ ਤੂੰ ਅਸੀਂ ਤਾਂ ਲੈ ਕੇ ਅਤੇ ਰਾਮ ਚੰਦਰ ਜੀ ਤੋਂ ਜਾ ਕੇ ਭੁੱਲ ਮੰਨ ਲਾ ਗਲਤੀ ਵਾਲਾ, ਨਹੀਂ ਤਾਂ ਬਹੁਤ ਨੁਕਸਾਨ ਹੋ ਜਾਊਗਾ। ਇਹ ਕਹਿਣ ਲੱਗਾ ਚੰਦਰਮਾ ਸੂਰਜ ਮੇਰੇ ਤਪਤ ਰਸੋਈ ਹੈ, ਸੰਤਰ ਮੇਰੇ ਕੱਪੜੇ ਧੋਂਦਾ ਹੈ, ਐਡੇ ਐਡੇ ਬਲੀ ਬਸ ਕੀਤੇ ਹੈ ਉਹ ਕੀ ਹੈ? ਇਹ ਮੈਂ ਬਹੁਤ ਬਲੀ ਹੈ, ਮੈਂ ਮੇਰੇ ਕੋਲ ਆਹ ਬੈਠੇ ਹੈ ਬਲੀ ਤਕੜੇ ਆ, ਕੁੰਭਕਰਨ ਬੈਠਾ ਹੈ, ਮੇਘਨਾਥ ਬੈਠਾ ਹੈ, ਆਤਕਾਏ ਬੈਠਾ ਹੈ। ਅਤੇ ਉਸ ਵੇਲੇ ਉਹ ਫਿਰ ਇਹ ਜਿਹੜਾ ਅੰਗਰ ਸੀ ਉਹ ਕਹਿਣ ਲੱਗਾ ਵੀ ਆ ਤੇਰੇ ਦੇਖ ਲੈਂਦਾ ਬਲੀ, ਉਹਨਾਂ ਨੂੰ ਜਿੱਤਣ ਦੀ ਗੱਲ ਕਰਦਾ, ਮੇਰੀ ਆ ਲੱਤ ਜੀ ਕੋਈ ਹਿਲਾ ਕੇ ਦਿਖਾਵੇ। ਉਹ ਫਿਰ ਗਰਮਾ ਸਿੱਧੀ ਕਰਕੇ ਅੰਗਰ ਜੀ ਨੇ ਆਪਣੀ ਲੱਤ ਇੰਨੀ ਭਾਰੀ ਕਰ ਲਈ, ਹਜ਼ਾਰਾਂ ਲੱਖਾਂ ਮਣਾ ਬੋਝ ਦਾ ਬੋਝਲ ਕਰ ਲਈ ਸੀ ਗਰਮਾ ਸਿੱਧੀ ਕਰਕੇ। ਫਿਰ ਇਹਦੇ ਜਿਹੜੇ ਉਹ ਸੂਰਵੀਰ ਸੀ ਸੈਨਾਪਤੀ ਚੁੱਕ ਚੁੱਕ ਕੇ ਹੰਭ ਗਏ, ਲੱਤ ਨਹੀਂ ਹਿੱਲੀ ਸੀ। ਫਿਰ ਗੁੱਸੇ ਵਿੱਚ ਭਰਿਆ ਉੱਠ ਕੇ ਰੋਣ ਆਉਣ ਲੱਗਿਆ। ਉਸ ਵੇਲੇ ਉਹਨੂੰ ਉਹ ਕਹਿ ਕੇ ਬਸ਼ਰਮ ਜਾ ਕਰਤਾ, ਕਹਿੰਦੇ ਉਹ ਮੇਰੇ ਕਿਉਂ ਨਹੀਂ ਪੈਰੀ ਪੈਣਾ, ਸਿੱਧਾ ਹੋ ਕੇ ਰਾਮ ਜੀ ਦੇ ਪੈ ਜਾ। ਫਲਾ ਮਾਨਸ ਬਣ ਜਾ। ਸੋ ਇਸ ਤਰ੍ਹਾਂ ਉਹ ਇੱਥੇ ਦ੍ਰਿਸ਼ਟਾਂਤ ਦਿੰਦੇ ਆ ਵੀ ਉਹ ਮਹਾਰਾਜ ਦੇ ਜਿਹੜੇ ਜਿਸ ਸਿਲਾ 'ਤੇ ਬੈਠੇ ਸੀ ਨਾ, ਜਿਵੇਂ ਉਹ ਅਲੰਗ ਅੰਗਦ ਦੀ ਲੱਤ ਨਹੀਂ ਨਾ ਹਿੱਲੀ ਸੀ ਕਿਸੇ ਤੋਂ, ਗੋਰਖਨਾਥ ਤੋਂ ਇਸ ਸਿਲਾ 'ਤੇ ਮਹਾਰਾਜ 'ਤੇ ਬੈਠੇ ਉਹ ਹਿੱਲ ਨਹੀਂ ਸਕੀ ਸੀ। ਜਾਣਿਓ ਪ੍ਰਤਾਪ ਸਹੀ ਮਨ ਮਾਹੀ, ਮਨ ਦੇ ਵਿੱਚ ਤੇਜ ਪ੍ਰਤਾਪ ਨੂੰ ਨੇਚੇ ਕਰਕੇ ਨੇ ਜਾਣ ਲਿਆ। ਸਵਈਆ ਯੋਂ ਕਰ ਗੋਰਖ ਲੋਪ ਭਇਓ, ਇਸ ਤਰ੍ਹਾਂ ਮਹਾਰਾਜ ਦੀ ਪ੍ਰੀਖਿਆ ਕਰਕੇ ਵੀ ਇਹ ਤਾਂ ਮਹਾਨ ਤੋਂ ਮਹਾਨ ਹੈ, ਫਿਰ ਉੱਥੋਂ ਅਲੋਪ ਹੋ ਗਿਆ। ਔਰ ਬੀਚ ਵਿਚਾਰਤ ਜਾਵਤ ਸੋਈ, ਆਪਣੇ ਵਿੱਚ ਕਹਿੰਦੇ ਹਿਰਦੇ ਵਿੱਚ ਵਿਚਾਰਾਂ ਜੀਆਂ ਕਰਦਾ ਏ ਜਾਂਦਾ ਹੈ। ਹੋਏ ਵੱਡੋ ਪ੍ਰਤਾਪ ਸੰਸਾਰ ਹੈ, ਦੇਵੀ ਜੇ ਕਿਤੇ ਸਾਡਾ ਚੇਲਾ ਬਣ ਜੇ ਨਾ ਗੁਰੂ ਨਾਨਕ, ਸਾਡਾ ਸੰਸਾਰ ਵਿੱਚ ਬਹੁਤ ਵੱਡਾ ਤੇਜ ਪ੍ਰਤਾਪ ਹੋਏਗਾ। ਜੋ ਹਮਰੋ ਇਹ ਸੇਵਕ ਹੋਏ, ਇਹ ਵੀ ਹੈ ਸ਼ਕਤੀ ਵਾਲਾ ਸਾਡਾ ਕਿਤੇ ਸੇਵਕ ਬਣ ਜੇ, ਸਿੱਖ ਬਣ ਜਾਏ। ਪੰਥ ਪ੍ਰਕਾਸ਼ ਵਿਸਾਲ ਕਰੈ ਮਾਮਾ, ਜਿਹੜਾ ਗੋਰਖਨਾਥ ਦਾ ਪੰਥ ਹੈ ਉਹ ਬਹੁਤਾ ਉਹਨੂੰ ਪ੍ਰਕਾਸ਼ ਬਹੁਤਾ ਪ੍ਰਗਟ ਕਰ ਦੇਵੇਗਾ। ਯਾ ਸਮ ਔਰ ਨ ਦੀਸਤ ਕੋਈ, ਗੁਰੂ ਨਾਨਕ ਵਰਗਾ ਹੋਰ ਕੋਈ ਐਸਾ ਮਹਾਨ ਤਾਕਤ ਵਾਲਾ ਦਿਸ ਨਹੀਂ ਰਿਹਾ। ਮਨ ਹੈ ਆਨ ਜਦੇਸ਼ ਮਹਾਨ, ਕਹਿੰਦੇ ਇਸ ਤਰ੍ਹਾਂ ਜਿਹੜੇ ਮਹਾਨ ਵੱਡੇ ਦੇਸ਼ ਉਹ ਆ ਕੇ ਮੰਨਣਗੇ। ਬਣੈ ਸਭ ਥਾਨ ਸੇਵਕ ਲੋਈ, ਸਾਰੇ ਜਿੰਨੀ ਸ੍ਰਿਸ਼ਟੀ ਦੇ ਲੋਕ ਹੈ ਉਹ ਇਹ ਕਹਿੰਦੇ ਸੇਵਕ ਬਣ ਜਾਣਗੇ। ਦੋਹਰਾ ਇੱਕ ਗ੍ਰਾਮ ਕੋ ਭੂਪ ਜਿਉਂ, ਭਾਈ ਬਾਲਾ ਜੀ ਤਥਾ ਕਵੀ ਜੀ ਕਹਿੰਦੇ ਜਿਵੇਂ ਇੱਕ ਪਿੰਡ ਦਾ ਕੋਈ ਰਾਜਾ ਹੋਵੇ। ਚਹਿਤ ਚਤੁਰ ਦਿਸ਼ ਜੀਤ, ਉਹ ਕਹਿੰਦੇ ਚਾਰੇ ਤਰਫਾਂ ਦੇ ਰਾਜਿਆਂ ਨੂੰ ਜਿੱਤਣਾ ਚਾਹੇ। ਗੋਰਖ ਇੱਛਾ ਕਰਤ ਤਿਉਂ, ਇਸੇ ਤਰ੍ਹਾਂ ਕਹਿੰਦੇ ਗੋਰਖਨਾਥ ਜਿੱਤਣ ਦੀ ਇੱਛਾ ਕਰ ਰਿਹਾ ਵੀ ਚਾਰੇ ਤਰਫਾਂ ਨੂੰ ਭਾਵ ਗੁਰੂ ਨਾਨਕ ਸਾਹਿਬ ਨੂੰ ਮੈਂ ਜਿੱਤ ਲਵਾਂ, ਜੋ ਇੱਕ ਪਿੰਡ ਦਾ ਕੋਈ ਹੋਵੇ ਮਾੜਾ ਮੋਟਾ ਜਿਹਾ। ਜੋ ਪ੍ਰਾਪਤ ਬਿਪ੍ਰੀਤ, ਇਸ ਤਰ੍ਹਾਂ ਕਹਿੰਦੇ ਪ੍ਰਾਪਤ ਹੋਣਾ ਇਹ ਉਲਟੀ ਗੱਲ ਹੈ, ਇੱਕ ਪਿੰਡ ਦਾ ਰਾਜਾ ਭਲੇ ਚਾਰੇ ਤਰਫਾਂ ਨੂੰ ਕਿਵੇਂ ਜਿੱਤ ਸਕਦਾ ਹੈ। ਇੱਕ ਮਾੜਾ ਜਿਹਾ ਇਹ ਗੋਰਖਨਾਥ ਸਿੱਧੀ ਸਿੱਧੀ ਵਾਲਾ ਗੁਰੂ ਨਾਨਕ ਸਾਹਿਬ ਨੂੰ ਕਿਵੇਂ ਜਿੱਤ ਸਕਦਾ, ਇਹ ਉਲਟੀ ਗੱਲ ਹੈ, ਇਹ ਹੋ ਨਹੀਂ ਹੈ ਸਕਦੀ ਹੈ। ਸਵਈਆ ਸਿੱਧ ਮੰਡਲ ਮੈਂ ਪ੍ਰਗਟਿਓ ਤਬ ਜਾਏ, ਉਹ ਸਵੇਰੇ ਕਹਿੰਦੇ ਗੋਰਖਨਾਥ ਜਿੱਥੇ ਸਿੱਧ ਮੰਡਲੀ ਸਿੱਧਾਂ ਦੀ ਸਭਾ ਲੱਗੀ ਉੱਥੇ ਜਾ ਪ੍ਰਗਟ ਹੋਇਆ। ਹਿਰਦੈ ਬਹੁ ਚਿੰਤ ਉਪਾਏ ਵਿਚਾਰੇ, ਹਿਰਦੈ ਵਿੱਚ ਚਿੰਤਾ ਜੀ ਪਿੰਤਾ ਕਰਕੇ ਬਹੁਤ ਹੀ ਸੋਚਾਂ ਵਿਚਾਰਾਂ ਕਰਦਾ ਹੈ। ਇਤ ਸ੍ਰੀ ਗੁਰ ਸੋਮ ਮਰਦਾਨੇ ਤਬੈ, ਇਧਰ ਭਾਈ ਮਰਦਾਨਾ ਜੀ ਨੇ ਗੁਰੂ ਮਹਾਰਾਜ ਦੇ ਸਾਥ ਹਿਤ ਬੂਝਨ ਕੇ ਮੁਖ ਵਾਕ ਉਚਾਰੇ, ਪੁੱਛਣ ਵਾਸਤੇ ਮੁਖੋਂ ਬਚਨ ਕਹੇ। ਸਵਤਾ ਨਹਿ ਦੀਸਤ ਹੈ ਕਰ ਨਾਨਦ, ਕਿਰਪਾ ਦੇ ਖਜਾਨੇ ਤੇ ਸੂਰਜ ਨੀ ਚੜਿਆ ਦਿਸਦਾ ਹੈ। ਜੋ ਹਮ ਊਰਦ ਔਰ ਨਿਹਾਰੇ, ਮਹਾਰਾਜ ਅਸੀਂ ਉੱਪਰ ਦੀ ਤਰਫ ਨੂੰ ਵੇਖਦੇ ਨਾ, ਮੂੰਹ ਚੱਕ ਕੇ ਸੂਰਜ ਨੀ ਦਿਸਦਾ ਹੈ। ਗੁਰ ਭਾਖਤ ਨੀਚੇ ਕੋ ਡੀਠ ਕਰੋ, ਗੁਰੂ ਮਹਾਰਾਜ ਕਹਿੰਦੇ ਮਰਦਾਨੇ ਆਪਣੀ ਅੱਖਾਂ ਦੀ ਨਿਗਾਹ ਹੇਠਾਂ ਨੂੰ ਕਰ ਲਾ। ਪਸ਼ਚਾਤ ਦਿਸ਼ਾ ਹੂੰ ਕੀ ਔਰ ਪਧਾਰੇ, ਜਿਹੜਾ ਸ਼ਬਦੀ ਤਰਫ ਹੈ ਨਾ ਉਧਰ ਨੂੰ ਕਹਿੰਦੇ ਸੂਰਜ ਜਾ ਰਿਹਾ। ਦੋਹਰਾ ਕਿਤੀ ਦੂਰ ਹੈ ਧਰਾ ਤੇ, ਉਸ ਵੇਲੇ ਮਰਦਾਨਾ ਬੋਲਿਆ ਮਹਾਰਾਜ ਧਰਤੀ ਤੋਂ ਕਿੰਨਾ ਕੁ ਦੂਰ ਹੈ। ਉੱਚੇ ਸੂਰਜ ਚੰਦ, ਸੂਰਜ ਕਿੰਨਾ ਕੁਚਾ ਹੈ, ਚੰਦਰਮਾ ਕਿੰਨਾ ਕੁਚਾ ਹੈ ਇਸ ਧਰਤੀ ਤੋਂ। ਪੁਨ ਉਡਗਨ ਕੀ ਬਾਰਤਾ, ਫਿਰ ਉਸ ਤੋਂ ਬਾਅਦ ਜਿਹੜੇ ਆਕਾਸ਼ ਵਿੱਚ ਤਾਰੇ ਉਹਨਾਂ ਦੀ ਜਿਹੜੀ ਗੱਲਬਾਤ ਹੈ। ਕਹੀਏ ਸਭ ਹੈ ਮੁਕੰਦ, ਓਏ ਮੁਕਤੀ ਦਾਤੇ ਮੈਨੂੰ ਸਾਰੀ ਖੋਲ ਕੇ ਦੱਸ ਦਈਏ ਜੀ। ਸਵਈਆ ਜੋਜਨ ਲੱਖ ਲਖੋ ਉਰਮੇ, ਇਸ ਤਰ੍ਹਾਂ ਭਾਈ ਬਾਲੇ ਵਾਲੀ ਜਨਮ ਸਾਖੀ ਵਿੱਚ ਲਿਖਿਆ ਉਹਦਾ ਲੱਤ ਹੈ ਵੀ ਮਹਾਰਾਜ ਨੇ ਕਿਹਾ ਵੀ ਇੱਕ ਲੱਖ ਜਿਹੜਾ ਜੋਜਨ ਹੈ ਇਸ ਧਰਤੀ ਤੋਂ ਮਰਦਾਨੇ ਉੱਚਾ ਹੈ। ਜਿਹੜਾ ਯੋਜਨ ਹੈ ਉਹ ਚਾਰ ਕੋਹਾਂ ਦਾ ਹੁੰਦਾ ਹੈ, ਇਸ ਤੋਂ ਹੋਇਆ ਵੀ ਚਾਰ ਲੱਖ ਕੋਹ ਇਹ ਧਰਤੀ ਤੋਂ ਸੂਰਜ ਉੱਚਾ ਹੈ। ਪਰ ਅਸਲ ਵਿੱਚ ਜਿਹੜਾ ਇਹ ਯੋਜਨ ਹੈ ਇਹਦੀ ਵੀ ਗਿਣਤੀ ਮਿਣਤੀ ਅੱਡੋ ਅੱਡੀ ਹੈ, ਕੋਈ ਦੋ ਕੋਹ ਦਾ ਯੋਜਨ ਕਹਿੰਦਾ ਹੈ, ਕੋਈ ਅੱਠ ਕੋਹ ਦਾ, ਕੋਈ ਦਸ ਹਜ਼ਾਰ ਕੋਹ ਦਾ ਵੀ ਇੱਕ ਯੋਜਨ ਮੰਨਦੇ। ਇੱਥੇ ਜਿਹੜਾ ਕੋਈ ਹਿਸਾਬ ਕਿਤਾਬ ਜਾਏ ਉਹ ਕੋਈ ਹੰਦਾਲੀਆਂ ਨੇ ਜਿਹੜੀ ਜਨਮ ਸਾਖੀ ਵਿਗਾੜੀ ਉਹਦੇ ਕਰਕੇ ਹੈ। ਇਸ ਤਰ੍ਹਾਂ ਜਿਹੜਾ ਕੋਈ ਹਿਸਾਬ ਕਿਤਾਬ ਵਿਚਾਰ ਲਖ ਜੋਜਨ ਜਥਾਰਥ ਨਹੀਂ ਸਮਝਣਾ ਹੈ। ਧਰ ਊਚੋ ਇਤੋ ਰੱਬ ਕੋ ਰਥ ਜਾਈ, ਇੰਨਾ ਕੁ ਜਿਹੜਾ ਰਥ ਨਾ ਧਰਤੀ ਤੋਂ ਸੂਰਜ ਦਾ ਉੱਪਰ ਹੋ ਕੇ ਜਾ ਰਿਹਾ ਹੈ। ਤਿਤਨੋ ਤਿਸ ਤੇ ਸੱਸ ਊਰਦ, ਨਹੀਂ ਕਹਿੰਦੇ ਚੰਦਰਮਾਸ ਕਹਿੰਦੇ ਧਰਤੀ ਤੋਂ ਹੋਰ ਉੱਚਾ ਹੈ, ਭਾਵ ਕੀ ਇਹ 4 ਲੱਖ ਹੈ ਉਹ 8 ਲੱਖ ਹੈ। ਇਸ ਤਰ੍ਹਾਂ ਦਾ ਭਾਈ ਬਾਲੇ ਜਨਮ ਸਾਖੀ ਅਨੁਸਾਰ ਹੈ। ਤਾਰਨ ਕੀ ਮਿਰਜਾਦ ਨਕਾਈ, ਬਾਕੀ ਵੀ ਮਰਦਾਨੇ ਤਾਰਿਆਂ ਦੀ ਕੋਈ ਮਰਜਾਦਾ ਹੈ ਨਹੀਂ ਹੈ। ਉੱਚੇ ਅਦੋ ਤਿਨਕੇ ਪੁਰ ਹੈ, ਕੋਈ ਉੱਚੀਆਂ ਉਹਨਾਂ ਦੀਆਂ ਪੁਰੀਆਂ, ਕੋਈ ਨੀਵੀਆਂ ਹੇਠਾਂ ਨੀਵੀਆਂ ਪੁਰੀਆਂ ਹਨ। ਸਭ ਕੇ ਸਿਰ ਉੱਪਰ ਧਰੂਵ ਸੁਹਾਈ, ਸਾਰੀਆਂ ਪੁਰੀਆਂ ਦੇ ਸਿਰ ਦੇ ਉੱਪਰ ਜਿਹੜਾ ਧਰੂਵ ਭਗਤ ਉਹ ਸੋਭਨੀਕ ਹੋ ਰਿਹਾ ਹੈ। ਬਾਰਕ ਪੰਚ ਹੀ ਸੰਮਤ ਕੋ ਮਰਦਾਨੇ, ਕਿਉਂਕਿ ਉਹ ਧਰੂਵ ਨੇ ਜਦੋਂ 5 ਸਾਲਾਂ ਦੀ ਉਮਰ ਦਾ ਹੈ ਸੀ ਉਹ ਬੱਚਾ। ਹੱਠ ਕੀਨ ਵੱਡੋ ਜਿਨ ਘਾਲ ਕਮਾਈ, ਇਸਨੇ ਕਮਾਈ ਦੇ ਘਾਲ ਨਾ ਕਰਨ ਵਾਸਤੇ ਬੜਾ ਭਾਰੀ ਹੱਠ ਧਾਰਨ ਕੀਤਾ ਸੀ। ਇੱਕ ਅੰਗੂਠੇ ਦੇ ਪਾਰ ਹੋ ਕੇ ਉਹਨੇ 9 ਮਹੀਨੇ ਤਪੱਸਿਆ ਕਾਲਣਾ ਕੀਤੀ ਸੀ। ਅਡਲ ਸੁਣ ਮਰਦਾਨਾ ਕਹੇ ਪ੍ਰਭੂ ਇੱਕ ਵੇਰ ਜੀ, ਹਾਂ ਮਰਦਾਨਾ ਸੁਣ ਕੇ ਕਹਿਣ ਲੱਗਾ ਇੱਕ ਵਾਰੀ ਮਹਾਰਾਜ, ਦਰਸ਼ਨ ਕੀਜੈ ਤਾਹੇ ਜੋ ਸਿਖਰ ਸੁਮੇਰ ਜੀ, ਸੁਮੇਰ ਪਰਬਤ ਦੀ ਚੋਟੀ ਤੇ ਤੂੰ ਭਗਤ ਰਹਿੰਦਾ ਉਹਦੇ ਵੀ ਮਾਰਾ ਆਪਾਂ ਦਰਸ਼ਨ ਕਰਨੇ ਹੈ। ਬਾਲਕ ਬੈਸ ਵਿਸਾਲ ਤਪਿਓ ਤਪ ਕਠਿਨ ਜਿਹੇ, ਕਿਉਂਕਿ ਮਾਰੇ ਬਾਲਕ ਉਮਰਾਂ ਵਿੱਚ ਜਿਹਨੇ ਬਹੁਤ ਜਿਹੜਾ ਔਖਾ ਤਪ ਹੈ ਉਹ ਕੀਤਾ ਹੈ। ਹੋ ਅਬ ਚਲ ਪਦਵੀ ਪਾਏ ਬਸਿਓ ਸੁਖ ਥਾਨ ਮਹਿ, ਚਲ ਪਦਵੀ ਨੂੰ ਪਾ ਕੇ ਸੁਖ ਵਾਲੇ ਥਾਂ ਵਿੱਚ ਜਾ ਵਸਿਆ ਤਰੂ, ਬਿਗਸੇ ਪੰਕਜ ਬਦਨ ਬਚਨ ਮੁਖ ਸੋ ਭਨਿਓ, ਮਾਰਾ ਕਵਲ ਵਰਗੇ ਮੁਖ ਤੋਂ ਕਹਿੰਦੇ ਕੁਝ ਹੱਸੇ ਹਨ ਤਿਉਂ ਮੁਖੋਂ ਬਚਨ ਕਿਹਾ। ਮਰਦਾਨਾ ਕਿਆ ਕਹਿਤ ਹਿਰਦੇ ਤੁਵ ਕਿਵ ਗੁਨੇ, ਭਾਈ ਬਾਲਾ ਮਰਦਾਨਾ ਭਲਾ ਕੀ ਕਹਿੰਦਾ ਤੂੰ, ਹਿਰਦੇ ਵਿੱਚ ਭਲਾ ਕੀ ਵਿਚਾਰਿਆ ਹੈ। ਆਗਾ ਚਾਹਤ ਚੱਲਿਓ ਪਿਖਨ ਧਰੂ ਥਾਨ ਕੋ, ਜਿਹੜਾ ਮਰਦਾਨਾ ਹੈ ਤਾਂ ਅੱਗੇ ਚੱਲਿਆ ਚਾਹੁੰਦਾ ਹੈ ਧਰੂ ਦਾ ਵੀ ਸਥਾਨ ਵੇਖਣਾ। ਹੋ ਤੁਮ ਨਿਜ ਮਨ ਕੀ ਦੇਹੋ ਚਹੋ ਜੇ ਨਾ ਜਾਣ ਕੋ, ਹੇ ਭਾਈ ਬਾਲਾ ਤੂੰ ਆਪਣੇ ਮਨ ਦੀ ਕਹਿੰਦੇ ਦੱਸ ਦੇ ਤੂੰ ਉੱਥੇ ਧਰੂ ਕੋਲ ਜਾਣਾ ਚਾਹੁੰਦਾ ਕਿ ਨਹੀਂ। ਸ੍ਰੀ ਅੰਗਦ ਜੀ ਸੁਣ ਹੋ ਬਚਨ ਤਬ ਮੈਂ ਕਹੇ, ਭਾਈ ਬਾਲਾ ਜੀ ਕਹਿੰਦੇ ਹੇ ਗੁਰੂ ਅੰਗਦ ਸਾਹਿਬ ਜੀ ਸੁਣੋ, ਮੈਂ ਗੁਰੂ ਨਾਨਕ ਸਾਹਿਬ ਤੋਂ ਇਉਂ ਸੁਣ ਕੇ ਬਚਨ ਤਦੋਂ ਕਿਹਾ। ਮਰਦਾਨਾ ਜੋ ਕਹਿਤ ਸੁਨੀਕੀ ਬਿਧ ਅਹੇ, ਜਿਵੇਂ ਭਾਈ ਮਰਦਾਨਾ ਕਹਿੰਦਾ ਉਹੀ ਕਹਿੰਦੇ ਵਿਧੀ ਠੀਕ ਹੈ ਚੰਗੀ ਹੈ ਵਧੀਆ, ਉੱਥੇ ਚੱਲੀਏ ਧਰੂ ਕੋਲ। ਜੇ ਊਰਦ ਹੈ ਥਾਨ ਬਸਤ ਜੇ ਤਿਨ ਹੈ ਮੈਂ, ਮਹਾਰਾਜ ਜਿਹੜੇ ਇਸ ਪਹਾੜ ਤੋਂ ਹੋਰ ਉੱਚੇ ਉੱਚੇ ਥਾਨ ਹੈ ਉਹਨਾਂ ਪਹਾੜਾਂ ਵਿੱਚ ਜਿਹੜੇ ਕੋਈ ਹੋਰ ਵੀ ਬਸਦੇ ਹੈ, ਹੋ ਸਭ ਬਿਲੋਕਨ ਚਾਹੇ ਅਧਿਕ ਮਮ ਮਨ ਹੈ ਮੈਂ, ਇਹ ਮਹਾਰਾਜ ਮੇਰੇ ਮਨ ਦੇ ਵਿੱਚ ਸਾਰੇ ਸਥਾਨਾਂ ਤੇ ਪਹਾੜਾਂ ਵਿੱਚ ਰਸਣ ਵਾਲਿਆਂ ਦੀ ਮੈਨੂੰ ਵੇਖਣ ਦੀ ਚਾਹਨਾ ਵੀ, ਜਿਹੜੇ ਵੀ ਉੱਥੇ ਰਹਿੰਦੇ ਆ ਤਰੂ ਤੋਂ ਬਗੈਰ ਉਹ ਸਾਰੇ ਮੈਨੂੰ ਦਿਖਾਓ। ਇਸ ਵਿਧ ਹਮ ਕੋ ਬੂਝ ਦੀਨ ਦੁੱਖ ਭੰਜਨ, ਭਾਈ ਬਾਲਾ ਜੀ ਕਹਿੰਦੇ ਉਹ ਦੁੱਖਾਂ ਨੂੰ ਤੋੜਨ ਵਾਲੇ ਗਰੀਬਾਂ ਦਿਆਂ ਨੂੰ ਮਹਾਰਾਜ ਨੇ ਸਾਨੂੰ ਇਸ ਤਰ੍ਹਾਂ ਪੁੱਛ ਕੇ, ਗਮਨੇ ਆਗੇ ਬਾਹਰ ਮਾਨ ਸਿੱਧ ਗੰਜਨ, ਆਪ ਜੀ ਅੱਗੇ ਚੱਲੇ ਸਿੱਧਾਂ ਦਾ ਮਾਨ ਤੋੜਨ ਵਾਸਤੇ ਨਾਸ ਕਰਨ ਵਾਸਤੇ। ਇੱਕ ਪਹਾੜ ਪਰ ਗਏ ਜਾਏ ਵੈਸੇ ਤਬ, ਇੱਕ ਪਹਾੜ ਦੇ ਉੱਪਰ ਜਾ ਬੈਠੇ ਤਦੋਂ, ਹੋ ਊਨਾ ਤਾਂ ਕੋ ਨਾਮ ਬਤਾਇਓ ਗੁਰ ਤਬ, ਗੁਰੂ ਮਹਾਰਾਜ ਨੇ ਉਸ ਵੇਲੇ ਉਸ ਪਹਾੜ ਦਾ ਨਾਮ ਵੀ ਇਹਦਾ ਨਾਂ ਊਨਾ ਪਹਾੜ ਹੈ ਇਸ ਤਰ੍ਹਾਂ ਇਹ ਦੱਸ ਦਿੱਤਾ। ਇੱਧਰ ਜਿਵੇਂ ਗੋਰਖ ਨਾਥ ਸਭਾ ਵਿੱਚ ਗਿਆ ਤੇ ਸਾਰੀ ਗੱਲਬਾਤ ਇਸਨੇ ਮਹਾਰਾਜ ਦੀ ਦੱਸੀ ਵੀ ਉਹ ਮਹਾਨ ਤਖਤੀਆਂ ਵਾਲੇ ਹਨ, ਕੋਈ ਹੈ ਤੁਹਾਡੇ ਵਿੱਚੋਂ ਐਸਾ ਸਿੱਧ ਨਾਥ ਜਿਹੜਾ ਉਹਨਾਂ ਨੂੰ ਉਪਦੇਸ਼ ਦੇ ਕੇ ਚੇਲਾ ਬਣਾ ਕੇ ਲਿਆਵੇ। ਇਸ ਤਰ੍ਹਾਂ ਇਹ ਗੋਰਖਨਾਥ ਤੋਂ ਸੁਣ ਕੇ ਫਿਰ ਜਿਹੜਾ ਇਹਦਾ ਗੁਰੂ ਮਛਿੰਦਰ ਨਾਥ ਸੀ ਇਹ ਚੱਲ ਕੇ ਆਇਆ ਸੀ ਫਿਰ ਮਹਾਰਾਜ ਦੇ ਕੋਲ, ਅਤੇ ਖਰੀਆਂ ਖਰੀਆਂ ਮਹਾਰਾਜ ਨੇ ਇਹਨੂੰ ਵੀ ਸੁਣਾਈਆਂ ਸੀ। ਇਹ ਵੀ ਇਸ ਤਰ੍ਹਾਂ ਬਸ਼ਰਮ ਜਿਹਾ ਹੋ ਕੇ ਵਾਪਸ ਪੜ ਗਿਆ ਸੀ। ਫਿਰ ਤੀਜਾ ਆਇਆ ਸੀ ਲੁਹਾਰੀ ਪਾ ਸਿੱਧ, ਉਹ ਜਿਹੜੇ ਵਾਰੀ ਵਾਰੀ ਇਹ ਸਿੱਧ ਆਉਂਦੇ ਰਹੇ ਮਹਾਰਾਜ ਤੋਂ ਤਰ੍ਹਾਂ ਤਰ੍ਹਾਂ ਦੇ ਪ੍ਰਸ਼ਨ ਜੇ ਕਰਦੇ ਰਹੇ। ਗੁਰੂ ਮਹਾਰਾਜ ਯਥਾਰਥ ਦਿਨ ਦਿੰਦੇ ਰਹੇ। ਉਹ ਸਾਰੇ ਪ੍ਰਸੰਗ ਇਸ ਤਰ੍ਹਾਂ ਉੱਤਰ ਪ੍ਰਸ਼ਨ ਦੇ ਅਗਲੇ ਦੀਵਾਨਾਂ ਵਿੱਚ ਆਉਣਗੇ। ਸਮਾਂ ਹੋਇਆ ਹੈ, ਹੁਣ ਇੱਥੇ ਸਮਾਪਤੀ ਹੈ ਜੀ। ਇਸ ਬਿਧ ਹਮ ਕੋ ਬੂਝ ਦੀਨ ਦੁਖ ਭੰਜਨ ਅਗਮਨੇ ਆਗੇ ਬਾਹਰ ਮਾਨ ਸਿੱਧ ਗੰਜਨ ਇੱਕ ਪਹਾੜ ਭਰ ਗਏ ਜਾਏ ਵੈਸੇ ਤਬੈ ਹੋ ਊਨਾ ਤਾਂ ਕੋ ਨਾਮ ਬਤਾਇਓ ਗੁਰ ਤਬੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਚੁੱਤ ਹੀ ਪਾਰ ਬ੍ਰਹਮ ਅਵਨਾਸੀ ਅਗਨਾਸ ਹੇ ਪੂਰਨ ਹੇ ਸਰਵ ਮੈਂ ਦੁਖ ਭੰਜਨ ਗੁਣ ਸਾਸ ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ ਹੇ ਗੋਵਿੰਦ ਹੇ ਗੁਣ ਨਿਧਾਨ ਯੰਕੇ ਸਦਾ ਵਿਵੇਕ ਹੇ ਅਪਰੰਪਰ ਹਰ ਹਰੇ ਹੈ ਪੀ ਹੋਵਨ ਹਾਰ ਹੇ ਸੰਤਾਂ ਕਾ ਸਦਾ ਸੰਗ ਨਿਧਾਰਾਂ ਆਧਾਰ ਹੇ ਠਾਕੁਰ ਹੋਂ ਦਾਸ ਰੂਪ ਮੈਂ ਨਿਰਗੁਣ ਗੁਣ ਨਹੀਂ ਕੋਇ ਨਾਨਕ ਦੀ ਜੈ ਨਾਮ ਦਾਨ ਰੱਖੋ ਹੀਏ ਪਰੋਇ ਆਏ ਪ੍ਰਭ ਸ਼ਰਣਾਗਤੀ ਕਿਰਪਾ ਨਿਧ ਦਿਆਲ ਏਕ ਅੱਖਰ ਹਰ ਮਨ ਵਸਤ ਨਾਨਕ ਹੋਸ ਨਿਹਾਲ ਵਾਹਿਗੁਰੂ ਨਾਮ ਜਹ ਜਹ ਚੜੇ ਸੋ ਚਰੇ ਪਾ ਜੋ ਸਰਦਾ ਕਰ ਸੇਵਨ ਗੁਰੂ ਪਾਰੇ ਉਧਾਰਨ ਹਾਰ ਜੋ ਸਰਦਾ ਕਰ ਸੇਵਨ ਦੇ ਪਾਰੇ ਉਤਾਰਨ ਹਾਰ ਤੂੰ ਠਾਕੁਰ ਤੂੰ